ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਚੌਪਈ ਜੋਗ ਬਿਰਾਗ ਭਗਤ ਪੁੰਨ ਗਿਆਨਾ ਇਹ ਚਾਰੋਂ ਵਰਨੇ ਬਿਦ ਨਾਨਾ ਦੈਵ ਸੰਪਦਾ ਗੁਣ ਜੇ ਬ੍ਰਿੰਦਾ ਯਾ ਮੈਂ ਭਨੇ ਹਨ ਦੁਖ ਦੁੰਦਾ ਜੋਗ ਵਿਰਾਗ ਭਗਤ ਪੁੰਨ ਗਿਆਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਦੀਵਾਨ ਸਜ ਰਹੇ ਹੈ, ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਦਾ ਨਾਲ ਹੀ ਗ੍ਰੰਥੀ ਸੇਵਾਨ ਦੀ ਰਚਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਹੋਈ ਹੋਈ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਸੋਹਣਾ ਸੁੰਦਰ ਇਤਿਹਾਸ ਸਰਵਣ ਕਰ ਰਹੇ ਹਾਂ, ਜੋ ਕਾਫੀ ਮਹੀਨਿਆਂ ਤੋਂ ਮੁੜ ਤੋਂ ਚੱਲ ਰਿਹਾ ਸੀ। ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਤਿਹਾਸ ਪੜ੍ਹਦਿਆਂ ਪੜ੍ਹਦਿਆਂ ਸੰਪੂਰਨਤਾ ਕਰਨੀ ਹੈ। ਥੋੜ੍ਹਾ ਪ੍ਰਸੰਗ ਗੁਰੂ ਮਹਾਰਾਜ ਜੀ ਦਾ ਬਾਕੀ ਅੱਜ ਰਹਿੰਦਾ ਪੜ੍ਹ ਸੁਣ ਕੇ ਭੋਗ ਪਾਉਣਾ ਹੈ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਨਾਤਨ ਵਾ ਕੇ ਸੱਚਖੰਡ ਗਮਨ ਕਰ ਗਏ ਸਨ, ਇਸੇ ਸਮੇਂ ਹੀ ਗੁਰੂ ਮਹਾਰਾਜ ਜੀ ਦੇ ਸਿੱਖ ਸੇਵਕ ਮੁਸਲਮਾਨਾਂ ਵਿੱਚੋਂ ਪਠਾਨ ਜਾਤੀ ਦੇ ਕਾਫੀ ਗਿਣਤੀ ਜੋ ਸ਼ਸਤਰਾਂ ਦੇ ਸਹਿਰ ਸਨ, ਉਹ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਲਈ ਚੱਲ ਕੇ ਆ ਗਏ ਸਨ। ਅਤੇ ਗੁਰੂ ਮਹਾਰਾਜ ਦੇ ਇਰਦ ਗਿਰਦ ਕਨਾਤ ਨਹੀਂ ਦੇਖ ਕੇ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਤੁਸੀਂ ਦਰਸ਼ਨ ਦਰਾਰ ਕੀਤੇ ਅਸੀਂ ਵੀ ਕਰਨੇ, ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਸੇਵਕ ਹਾਂ, ਅਸੀਂ ਉਹਨਾਂ ਦੇ ਮਰੀਦ ਹਾਂ, ਦਾਸ ਹਾਂ। ਬਾਕੀ ਗੁਰੂ ਨਾਨਕ ਸਾਹਿਬ ਜੀ ਸਮਝੇ ਸਾਂਝੇ ਗੁਰੂ ਪੀਰ ਸਨ, ਸੋ ਇਸ ਕਰਕੇ ਜਿਵੇਂ ਤੁਸੀਂ ਇਹਨਾਂ ਦੇ ਦਰਸ਼ਨ ਦਰਾਰ ਕੀਤੇ ਸਾਨੂੰ ਵੀ ਦਰਸ਼ਨ ਕਰਨ ਦੇਵੋ। ਉਹ ਸਵੇਰੇ ਜਿਹੜੇ ਕਨਾਤ ਦੇ ਇਰਦ ਗਿਰਦ ਸਿੱਖ ਖੜ੍ਹੇ ਉਹ ਕਹਿਣ ਲੱਗੇ ਵੀ ਜੇ ਪਹਿਲਾਂ ਆ ਜਾਂਦੇ ਤੁਸੀਂ ਦਰਸ਼ਨ ਕਰ ਲੈਂਦੇ, ਹੁਣ ਗੁਰੂ ਮਹਾਰਾਜ ਤਾਂ ਸੱਚਖੰਡ ਕੰਮ ਕਰ ਗਏ, ਹੁਣ ਨਹੀਂ ਸਮਾਂ ਹੈ। ਪਰ ਕਹਿਣ ਲੱਗੇ ਵੀ ਨਹੀਂ, ਗੁਰੂ ਮਹਾਰਾਜ ਦੇ ਦਰਸ਼ਨ ਤਾਂ ਅਸੀਂ ਕਰਨੇ ਹੀ ਕਰਨੇ ਆ, ਤੁਸੀਂ ਵੀ ਕਰੀ ਜਾ ਹੀ ਰਹੋ। ਉਸ ਵੇਲੇ ਫਿਰ ਆਪਣਾ ਬਲ ਦਿਖਾਉਣ ਲੱਗੇ ਵੀ ਤੁਸੀਂ ਕੌਣ ਹੈ। ਸ਼ਸਤਰ ਸੀ ਗਈ, ਸਿਆਣੇ ਸਿੱਖ ਵੀ ਆਪੋ ਵਿੱਚ ਹੀ ਕਹਿਣ ਲੱਗੇ ਵੀ ਆਪੋ ਵਿੱਚ ਹੀ ਕਿਉਂ ਰੌਲਾ ਕੌਲਾ ਕਰਦੇ ਹਾਂ, ਆਪਾਂ ਗੁਰੂ ਮਹਾਰਾਜ ਦਾ ਆਵਾਜ਼ਾ ਲੈ ਲੈਂਦੇ। ਗੁਰੂ ਮਹਾਰਾਜ ਕਿਤੇ ਕਿਤੇ ਗਏ ਆ, ਪਹਿਲਾਂ ਵੀ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਤੇ ਤੈਨੂੰ ਮਹਾਰਾਜ ਚਾਰ ਦਿਨ ਰਹਿ ਗਈ ਸੀ, ਬੇਨਤੀ ਮੰਨ ਕੇ ਸ੍ਰੀ ਚੰਦੀ ਉੱਠ ਖੜੋਤੇ ਸਨ, ਦੋ ਘੜੀਆਂ ਵੀ 48 ਮਿੰਟ ਵੀ ਫੇਰ ਰਹੇ। ਅਤੇ ਹੁਣ ਮਹਾਰਾਜ ਨੂੰ ਆਪਾਂ ਆਵਾਜ਼ਾ ਲੈ ਕੇ ਪੁੱਛ ਲਿਆ, ਦੱਸੋ ਮਹਾਰਾਜ ਕਿਵੇਂ ਕਰਿਆ ਕਰਿਆ ਕਰਿਆ ਕਰੀਏ। ਫਿਰ ਇੱਥੇ ਜਿਹੜੇ ਪਠਾਨ ਹੈ ਉਹ ਮੰਨ ਗਏ ਵੀ ਹਾਂ, ਮਹਾਰਾਜ ਦਾ ਆਵਾਜ਼ਾ ਜਿਵੇਂ ਉਹਨਾਂ ਦੀ ਹੋਊਗਾ ਉਵੇਂ ਕਰਾਂਗੇ, ਨਹੀਂ ਤਾਂ ਅਸੀਂ ਮਜਲ 'ਤੇ ਪਹੁੰਚਾਵਾਂਗੇ, ਕਬਰ ਪੁੱਟ ਕੇ ਉਹਨਾਂ ਨੂੰ ਦਫਨਾਵਾਂਗੇ। ਅਤੇ ਜਦੋਂ ਭਾਈ ਬਗੀਰ ਅਤੇ ਭਾਈ ਸਰਦਾਰ ਨੇ ਦੋ ਗੁਰਸਿੱਖ ਮਹਾਰਾਜ ਦੇ ਇਰਦ ਗਿਰਦ ਕਨਾਟ ਦੇ ਖੜੋਤੇ ਸਨ, ਇਹਨਾਂ ਨੇ ਅੰਦਰ ਤੱਕਿਆ ਅਤੇ ਗੁਰੂ ਮਹਾਰਾਜ ਦਾ ਉਹ ਸਰੀਰ ਹੀ ਹੈ ਨਹੀਂ ਹੈ, ਸਿਰਫ ਉਸ ਆਸਣ 'ਤੇ ਚਾਦਰਾ ਪਿਆ। ਝਟਪਟ ਕਹਿਣ ਲੱਗੇ, ਕਿਉਂ ਰੌਲਾ ਕਰਦੇ ਹੋ, ਕਿਉਂ ਝਗੜਾ ਕਰਦੇ ਹੋ? ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਨਿਵੇੜ ਦਿੱਤਾ ਹੈ, ਮਹਾਰਾਜ ਦਾ ਤਾਂ ਸਰੀਰ ਹੀ ਹੈ ਨਹੀਂ ਸੇਜਾ 'ਤੇ, ਇੱਕ ਚਾਦਰਾ ਪਿਆ ਹੈ ਜਾਂ ਮੁੱਖ ਉੱਪਰ ਟਾਕੇ 'ਤੇ ਪੰਜ ਭੌਤਿਕ ਸਰੀਰ 'ਤੇ ਅੱਗਿਆ ਸੀ, ਅੱਧਾ ਕੁ ਤੁਸੀਂ ਲੈ ਲਓ, ਅੱਧਾ ਕੁ ਅਸੀਂ ਲੈ ਲੈਂਦੇ ਹਾਂ, ਅਸੀਂ ਸੰਸਕਾਰ ਕਰ ਲੈਂਦੇ ਹਾਂ, ਤੁਸੀਂ ਜਿਵੇਂ ਮੁਸਲਮਾਨ ਦਫਨਾਉਂਦੇ ਉਵੇਂ ਕਰ ਲਓ। ਇਸੇ ਤਰ੍ਹਾਂ ਹੀ ਇਹਨਾਂ ਨੇ ਕੀਤਾ, ਕਤਰਿਆ, ਅੱਧਾ ਕੁ ਚਾਦਰਾ ਉਹਨਾਂ ਨੇ ਲੈ ਲਿਆ, ਅੱਧਾ ਕੁ ਇਹਨਾਂ ਨੇ, ਉਹਨਾਂ ਨੇ ਉਹ ਕਬਰ ਪੁੱਟ ਕੇ ਇਸ ਤਰ੍ਹਾਂ ਦਫਨਾ ਦਿੱਤਾ, ਜਿਸਨੂੰ ਇਹ ਮੁਸਲਮਾਨ ਕਹਿੰਦੇ ਵੀ ਅਸੀਂ ਮਜਲ 'ਤੇ ਪਹੁੰਚਾਏ ਆਪਣੇ ਪੀਰ। ਇਸ ਤਰ੍ਹਾਂ ਫਿਰ ਇੱਧਰ ਜਿਹੜੇ ਸਿੱਖ ਸਨ ਉਹਨਾਂ ਨੇ ਉਹ ਚੰਦਨ ਦੀਆਂ ਲੱਕੜਾਂ ਦੀ ਚਿਖਾ ਰੱਖ ਕੇ, ਹੋਰ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ, ਦੇਸੀ ਘਿਓ ਵਗੈਰਾ ਪਾ ਕੇ ਅਤੇ ਸੋਹਣੇ ਢੰਗ ਨਾਲ ਸਤਿਕਾਰ ਕਰ ਦਿੱਤਾ ਹੈ। ਹੁਣ ਕਰਤਾਰਪੁਰ ਸਾਹਿਬ ਜਾਈਏ, ਉੱਥੇ ਦੋਵੇਂ ਜਗ੍ਹਾਵਾਂ ਬਣੀਆਂ ਹੋਈਆਂ, ਇੱਕ ਪਾਸੇ ਉਹ ਸਤਿਕਾਰ ਵਾਲੀ ਜਗ੍ਹਾ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਦੂਜੇ ਪਾਸੇ ਨਾਲ ਹੀ ਅਖੰਡ ਜੀ ਦਾ ਥੋੜ੍ਹਾ ਜਿਹਾ ਪੜਦਾ ਜਾ, ਅਤੇ ਉਹ ਕਬਰ ਬਣੀ ਹੋਈ ਹੈ, ਉੱਚਾ ਥੋੜ੍ਹਾ ਜਿਹਾ ਬਣਿਆ ਹੋਇਆ ਹੈ। ਜਿਹੜੇ ਕੋਈ ਪਾਕਿਸਤਾਨ ਗਏ ਆ, ਦਰਸ਼ਨ ਕੀਤੇ, ਉਹਨਾਂ ਨੂੰ ਤਾਂ ਪਤਾ ਹੀ ਹੈ, ਜਿਨ੍ਹਾਂ ਨੇ ਨਹੀਂ ਕੀਤੇ ਉਹ ਇਸ ਤਰ੍ਹਾਂ ਇਹ ਸਮਝ ਲੈਣ ਵੀ ਦੋਵੇਂ ਉਹ ਅਸਥਾਨ ਉਵੇਂ ਪ੍ਰਗਟ ਪ੍ਰਤੱਖ ਹੈ ਕਿ ਗੁਰੂ ਮਹਾਰਾਜ ਸਾਹਿਬ ਦੇ ਸਾਂਝੇ ਸਨ। ਸਭੇ ਸਾਂਝੀ ਬਾਲ ਸਦਾਇਨ ਤੋਂ ਕਿਰਨ ਸਾਹਿਬਾਰਾ ਜੀ ਵਾਲੀ ਗੱਲ ਜਾਹਰ ਪੀਰ ਜਗਤ ਗੁਰੂ ਬਾਬੇ ਦੋਵਾਂ ਰੂਪਾਂ ਵਿੱਚ ਹੀ ਦਰਸ਼ਨ ਦੇ ਰਹੇ ਉੱਥੇ। ਇਸੇ ਤਰ੍ਹਾਂ ਹੁਣ ਅੱਜ ਤੇ ਤੀਸਰੀ ਜਗ੍ਹਾ ਬਾਬਾ ਨਾਨਕ ਦੇਰਾ ਬਣਿਆ ਹੋਇਆ ਹੈ। ਇਹ ਜੋ ਲਖਮੀ ਚੰਦ ਦਾ ਧਰਮ ਚੰਦ ਪੁੱਤਰ ਸੀ, ਉਹਦਾ ਅੱਗੇ ਜਿਹਦਾ ਪੁੱਤਰ ਸੀ ਪੜੋਤਾ ਸੀ, ਗੁਰੂ ਨਾਨਕ ਸਾਹਿਬ ਦਾ ਪੜੋਤਾ ਸੀ, ਉਸਨੇ ਉੱਥੋਂ ਸੰਸਕਾਰ ਵਾਲੀ ਜਗ੍ਹਾ ਤੋਂ ਥੋੜ੍ਹੀ ਬਹੁਤੀ ਪੂਰਤੀ ਲਿਆ ਕੇ ਇੱਥੇ ਮਹਾਰਾਜ ਦੀ ਯਾਦ ਵਿੱਚ ਅਸਥਾਨ ਬਣਾਇਆ ਸੀ। ਇਹ ਜਿਹੜਾ ਇੱਥੇ ਬਾਬਾ ਨਾਨਕ ਦੇਹਰਾ ਅਸਥਾਨ ਬਣਿਆ ਨਾ, ਇਹ ਉਹਨਾਂ ਨੇ ਉੱਥੋਂ ਥੋੜ੍ਹੀ ਬਹੁਤੀ ਮਿੱਟੀ ਲਿਆ ਕੇ ਇੱਥੇ ਕਾਇਮ ਕੀਤਾ। ਹੁਣ ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ ਗਿਆ ਸੀ ਉਹ ਜਗ੍ਹਾ ਤਾਂ ਰਾਵੀ ਨਦੀ ਹੈ, ਬੜਾ ਭਾਰੀ ਇੱਕ ਵਾਰੀ ਹੜ੍ਹ ਜਾ ਉਹਦੇ ਵਿੱਚ ਆ ਗਿਆ ਸੀ, ਬਹਿਣ ਆ ਗਿਆ ਸੀ, ਉਹ ਵਿੱਚ ਹੀ ਕਬਰ ਗਈ ਸੀ, ਵਿੱਚ ਹੀ ਸੱਚਖੰਡ ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ ਉਹ ਵੀ ਖਤਮ ਹੋ ਗਈ ਸੀ। ਦੋਵੇਂ ਜਗ੍ਹਾ ਉੱਥੇ ਬਣੀਆਂ, ਤੀਜੀ ਇੱਥੇ ਬਣੀ ਹੋਈ ਹੈ ਦੇਹਰਾ ਸਾਹਿਬ। ਇਸ ਤਰ੍ਹਾਂ ਇਹਨਾਂ ਨੇ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਲਖਮੀ ਚੰਦ ਦੀ ਅਸਵੰਸ ਨੇ ਉਹ ਜਗ੍ਹਾ ਕਾਇਮ ਕਰ ਲਈ। ਰਹੋ ਵਿਚਾਰ, ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਕਹਿ ਕੇ ਫਿਰ ਜਿਨ੍ਹਾਂ ਨੂੰ ਕਥਾ ਸੁਣਾਈ ਸੀ ਉਹਨਾਂ ਅੱਗੇ ਬੇਨਤੀਆਂ ਕੀਤੀਆਂ ਵੀ ਮੈਂ ਤਾਂ ਐਵੇਂ ਥੋੜ੍ਹੇ ਮਾਤਰ ਗੁਰੂ ਨਾਨਕ ਦੀ ਕਥਾ ਕਹੀ ਹੈ। ਗੁਰੂ ਮਹਾਰਾਜ ਦੀ ਕਥਾ ਤਾਂ ਮਹਾਨ ਹੀ ਮਹਾਨ ਹੈ, ਬਹੁਤ ਵੱਡੀ ਹੈ, ਕਿਉਂਕਿ ਨੌ ਖੰਡਾਂ ਸੱਤਾਂ ਦੀਪਾਂ ਵਿੱਚ ਖੰਡਾਂ ਬ੍ਰਹਮੰਡਾਂ ਵਿੱਚ ਮਹਾਰਾਜ ਵਿੱਚ ਰਹੇ ਹੈ। ਪਾਤਾਲਾਂ ਪਾਤਾਲ, ਲੱਖਾਂ ਪਤਾਲਾਂ ਵਿੱਚ ਗਏ, ਲੱਖਾਂ ਆਕਾਸ਼ਾਂ ਵਿੱਚ ਗਏ, ਉੱਥੇ ਕੋਈ ਨਾ ਕੋਈ ਤਾਂ ਬਚਨ ਮਹਾਰਾਜ ਨੇ ਕੀਤਾ ਹੋਊ, ਕੋ ਤਾਂ ਕੀਤਾ ਹੀ ਹੋਊਗਾ ਨਾ। ਅਤੇ ਉਹ ਤਾਂ ਨਹੀਂ ਕਵੀ ਨੇ ਲਿਖਿਆ ਨਾ ਭਾਈ ਬਾਲਾ ਜੀ ਨੇ, ਇਸ ਕਰਕੇ ਕਹਿੰਦਾ ਵੀ ਐਵੇਂ ਥੋੜ੍ਹੀ ਜਿਹੀ ਕਥਾ ਮੈਂ ਮਹਾਰਾਜ ਦੀ ਕਥਨ ਕੀਤੀ, ਜਿਵੇਂ ਆਹ ਮਹਾਨ ਸੀ ਉਸੇ ਤਰ੍ਹਾਂ ਮਹਾਰਾਜ ਦੀ ਕਥਾ ਵੀ ਮਹਾਨ ਹੈ। ਬਾਕੀ ਕਹਿੰਦੇ ਮੇਰੀ ਜਿਹੜੀ ਅਕਲਮਤ ਵੀ ਇੰਨੀ ਕੋਈ ਮਹਾਨ ਨਹੀਂ, ਇਹ ਤਾਂ ਸਿਰਫ ਆਪਣੀ ਰਸਨਾ ਨੂੰ ਸਫਲ ਕਰਨ ਵਾਸਤੇ, ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਇਹ ਜੀਵਨੀ ਕਹਿ ਕੇ ਮਹਿਮਾ ਵਡਿਆਈ ਕਰਕੇ ਕੋਈ ਲਾਭ ਲਿਆ ਹੈ। ਬਾਕੀ ਇਹ ਜਿਹੜੀ ਗੁਰੂ ਨਾਨਕ ਦੀ ਕਥਾ ਹੈ, ਇਹ ਜਿਹੜੇ ਸੁਣਨ ਵਾਲੇ ਉਹਨਾਂ ਦੇ ਵੀ ਉਗਣਾਂ ਨੂੰ ਨਾਸ ਕਰਨ ਵਾਲੀ ਹੈ। ਇਹ ਕਥਾ ਦੇ ਸੁਣਿਆ ਹੋਇਆ ਬਹੁਤ ਬੜਾ ਭਾਰੀ ਲਾਭ ਹੁੰਦਾ ਹੈ ਅਤੇ ਹੋਵੇਗਾ। ਇਸ ਗੁਰੂ ਨਾਨਕ ਦੀ ਕਥਾ ਵਿੱਚ ਮੈਂ ਕੀ ਕਥਨ ਕੀਤਾ ਹੈ ਉਹਦਾ ਵੀ ਨਿਰਣਾ ਕਵੀ ਜੀ ਨੇ ਜਿਵੇਂ ਆਪ ਹੀ ਆਪਣੇ ਛੰਦਾਬੰਦੀ ਵਿੱਚ ਕੀਤਾ ਸੀ, ਉਹ ਸ਼ੁਰੂ ਹੋ ਰਿਹਾ ਪ੍ਰਸੰਗ ਵੀ ਗੁਰੂ ਨਾਨਕ ਦੀ ਕਥਾ ਵਿੱਚ ਮੈਂ ਜਿਹੜਾ ਯੋਗਾ ਅਭਿਆਸ ਹੈ ਉਹਦਾ ਵੀ ਕਥਨ ਕੀਤਾ ਹੈ, ਕਿਉਂਕਿ ਯੋਗ ਦੇ ਜਿਹੜੇ ਸਾਧਨ ਹਨ, ਹੋਰ ਜਿਹੜੀ ਕੋਈ ਕਿਰਿਆ ਰੇਚਕ ਪੁਰਖ ਕੁੰਭਕ ਆਦਿਕ ਨੇਤੀ ਧੋਤੀ ਬਸਤੀ ਆਦਿਕ, ਰੇਚਕ ਪੁਰਖ ਕੁੰਭ ਜਿਹੜਾ ਕੋਈ ਪ੍ਰਾਣਾਂ ਨੂੰ ਚੜ੍ਹਾਉਣਾ ਟਿਕਾਉਣਾ ਕੁੰਭ ਕਰਨਾ ਉਤਾਰਨਾ, ਇਹ ਰੇਚਕ ਪੁਰਖ ਕੁੰਭਕ ਹੈ। ਇਸੇ ਤਰ੍ਹਾਂ ਜਿਹੜੀ ਨੇਤੀ ਧੋਤੀ ਬਸਤੀ ਆਦਿਕ ਇਹ ਕਿਰਿਆ ਵਿੱਚ ਆ ਜਾਂਦੇ ਹੈ। ਨੇਤਰਾ ਜਾਂ ਰੱਸੀ ਜੀ ਲੈ ਕੇ ਨੱਕ ਦੇ ਇੱਕ ਪਾਸੇ ਦੀ ਪਾ ਕੇ ਦੂਜੇ ਪਾਸੇ ਦੀ ਕੱਢ ਕੇ ਅਤੇ ਉਹ ਪਾਣੀ ਜਿਹਾ ਪਾ ਕੇ ਨੱਕ ਦੀ ਸਫਾਈ ਕਰਨੀ, ਉਹ ਰੱਸੀ ਨਾਲ ਨੇਤੀ ਦੀ ਕਿਰਿਆ ਕਹਿੰਦੇ ਹੈ। ਇੱਕ ਬਸਤੀ ਦੀ ਕਿਰਿਆ ਪਸਕਾਰੀ ਜਿਵੇਂ ਹੁੰਦੀ ਹੈ, ਕੰਨ ਦੀ ਸਫਾਈ ਜੀ ਕਰਦੇ, ਇਸੇ ਤਰ੍ਹਾਂ ਪੇਟ ਦੀ ਸਫਾਈ ਵੀ ਕਈ ਵਾਰੀ ਆ ਡਾਕਟਰ ਕਰ ਲੈਂਦੇ ਨੇ। ਇਸ ਤਰ੍ਹਾਂ ਕਹਿੰਦੇ ਉਹ ਪਚਕਾਰੀ ਨਾਲ ਧੋਣ ਦੀ ਪੇਟ ਦੀ ਕਿਰਿਆ ਉਹਨੂੰ ਬਸਤੀ ਕਿਰਿਆ। ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਯੋਗ ਦੇ ਸਾਧਨ ਹੈ ਅਤੇ ਉਹ ਵੀ, ਇਹਦੀ ਜਿਹੜੀ ਅੱਗੇ ਕਿਰਿਆ ਹੈ ਉਹ ਵੀ ਸਾਰੀ ਕਥਨ ਕੀਤੀ ਹੈ। ਉਹ ਜੋ ਕੁਛ ਕਥਨ ਕੀਤਾ ਹੈ ਕਥਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਸੰਗ ਵਿੱਚ, ਉਹਦਾ ਜਿਵੇਂ ਨਿਰਣਾ ਕਵੀ ਜੀ ਕਰ ਰਹੇ ਹੈ ਉਹ ਆ ਰਿਹਾ। ਉਦੋਂ ਬਾਅਦ ਜਿਵੇਂ ਅਖੀਰ 'ਤੇ ਆਪ ਜੀ ਨੇ ਬੇਨਤੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਅੱਗੇ, ਉਹਦੇ ਨਾਲ ਹੀ ਸਮਾਪਤੀ ਹੋਈ ਹੈ। ਕਿਹੜੀ ਸੰਮਤ ਵਿੱਚ ਸਮਾਪਤ ਕੀਤਾ ਹੈ ਨਾਨਕ ਪ੍ਰਕਾਸ਼ ਪੁਸਤਕ, ਕਿਹੜੀ ਜਗ੍ਹਾ 'ਤੇ ਮੈਂ ਇਹ ਸਮਾਪਤ ਕੀਤਾ ਅਤੇ ਕਿਹੜੇ ਜਗ੍ਹਾ 'ਤੇ ਅਸੀਂ ਰਿਹਾਇਸ਼ ਕੀਤੀ। ਜਿੱਥੇ ਇਹਦੀ ਸਮਾਪਤੀ ਹੋਈ ਉਹ ਜਮੁਨਾ ਦੇ ਕਿਨਾਰੇ ਆਪ ਜੀ ਨੇ ਬੂੜੀਏ ਨਗਰ ਵਿੱਚ ਜਾ ਕੇ ਸਮਾਪਤੀ ਕੀਤੀ ਸੀ, ਜਿੱਥੇ ਅਮਰਕੋਸ਼ ਵੀ ਇਹਨਾਂ ਨੇ ਪਹਿਲਾਂ ਲਿਖਿਆ ਸੀ। ਉਦੋਂ ਬਾਅਦ ਫਿਰ ਨਾਨਕ ਪ੍ਰਕਾਸ਼ ਇਹ ਪੁਸਤਕ ਸ਼ੁਰੂ ਕੀਤਾ ਸੀ। ਉਹ ਜਿਵੇਂ ਵੀ ਇਹ ਰਹਿੰਦਾ ਪ੍ਰਸੰਗ ਆ ਜਾ ਹੈ, ਆਪਾਂ ਸਾਰੇ ਰਲ ਮਿਲ ਕੇ ਸੁਣੀਏ ਮਨ ਲਾ ਕੇ। ਜੋਗ ਵਿਰਾਗ ਭਗਤ ਪੁੰਨ ਗਿਆਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਇਸ ਗੁਰੂ ਨਾਨਕ ਦੀ ਕਥਾ ਵਿੱਚ ਜਿਹੜਾ ਕੋਈ ਭਗਤੀ ਯੋਗ ਹੈ, ਹੱਠ ਯੋਗ ਹੈ, ਗਿਆਨ ਯੋਗ ਹੈ, ਗੁਰਮਤ ਯੋਗ ਹੈ, ਉਹ ਸਾਰਾ ਹੀ ਮੈਂ ਕਥਨ ਕੀਤਾ ਹੈ। ਹੱਠ ਯੋਗ ਦੀ ਵੀ ਕਿਰਿਆ ਦੱਸੀ ਹੈ, ਭਗਤੀ ਯੋਗ ਦੇ ਵੀ ਸਾਧਨ ਦੱਸੇ, ਨਿਰਣਾ ਕੀਤਾ ਹੈ। ਅਤੇ ਇਸੇ ਤਰ੍ਹਾਂ ਗਿਆਨਵਾਨ ਹੋ ਕੇ ਫਿਰ ਪਰਮੇਸ਼ੁਰ ਵਿੱਚ ਜੁੜੇ ਰਹਿਣਾ, ਉਹਦੇ ਵਿੱਚ ਲੀਨ ਰਹਿਣਾ, ਇਹ ਗਿਆਨ ਯੋਗ। ਜਿਹੜਾ ਭਗਤੀ ਯੋਗ, ਹੱਠ ਯੋਗ ਹੈ, ਗਿਆਨ ਯੋਗ, ਇਹਦਾ ਵੀ ਇਹਦੇ ਵਿੱਚ ਮੈਂ ਕਥਨ ਕੀਤਾ ਹੈ ਤਰ੍ਹਾਂ ਤਰ੍ਹਾਂ ਨਾਲ। ਫਿਰ ਜਿਹੜਾ ਕੋਈ ਵਿਰਾਗ ਹੈ ਉਹ ਤਰਤਮ ਵਿਰਾਗ ਹੈ, ਤਰਤਮ ਤੀਬਰ ਵਿਰਾਗ ਹੈ। ਵਿਰਾਗ ਇਹ ਜਿਹੜੇ ਕੋਈ ਘੋੜਾ ਵਿਰਾਗ ਹੈ, ਗਧਾ ਵਿਰਾਗ ਹੈ, ਇਹ ਧਾਰਕ ਇਹ ਸਾਰੇ ਵਿਰਾਗਾਂ ਦਾ ਕਥਨ ਵੀ ਕੀਤਾ ਇਹਦੇ ਵਿੱਚ ਹੀ। ਇਸ ਤਰ੍ਹਾਂ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਰਾਗ ਆ ਉਹਨਾਂ ਦਾ ਵੀ ਨਿਰਣਾ ਅੱਗੇ ਜਿਹੜਾ ਕੋਈ ਭਗਤੀ ਹੈ ਉਹ 11 ਪ੍ਰਕਾਰ ਦੀ ਭਗਤੀ ਨਾਰਦ ਮੁਨੀ ਨੇ ਪੰਚਰਾਤਰੀ ਗ੍ਰੰਥ ਵਿੱਚ ਲਿਖੀ ਹੈ, ਉਹਦਾ ਥੋੜ੍ਹਾ ਥੋੜ੍ਹਾ ਨਿਰਣਾ ਕਵੀ ਜੀ ਨੇ ਇਹਦੇ ਵਿੱਚ ਵੀ ਦਿੱਤਾ ਹੈ। ਵਿੱਚ ਹੀ ਨਾਲ ਗੁਰਮਤ ਅਨੁਸਾਰ ਜਿਹੜੀ 11 ਪ੍ਰਕਾਰ ਦੀ ਭਗਤੀ ਕਿਹੜੀ ਹੈ ਜਾਂ 9 ਤਰ੍ਹਾਂ ਦੀ ਭਗਤੀ ਦਾ ਵੀ ਨਿਰਣਾ 11 ਤਰ੍ਹਾਂ ਦਾ ਵੀ ਹੈ, ਉਹ ਵਿੱਚ ਇਹਦੇ ਪੁਸਤਕ ਵਿੱਚ ਪਹਿਲਾਂ ਆਇਆ, ਆਪਾਂ ਪੜ੍ਹਿਆ ਸੁਣਿਆ। ਇੱਥੇ ਸੰਗਤ ਨਾਲ ਕਹਿ ਰਿਹਾ ਕਵੀ ਵੀ ਬ੍ਰਹਮਾ ਭਗਤੀ, ਇਸੇ ਤਰ੍ਹਾਂ ਅਨੰਤ ਭਗਤ, ਉਹ ਸਾਰਾ ਇਹਦੇ ਵਿੱਚ ਮੈਂ ਕਥਨ ਕੀਤਾ। ਪੁਨਾ ਜਿਹੜਾ ਕੋਈ ਗਿਆਨ ਹੈ ਉਹ ਪੁਸ਼ ਉਪਰੋਕਸ਼ ਗਿਆਨ ਵੀ ਅਤੇ ਇਸੇ ਤਰ੍ਹਾਂ ਪਰੋਖ ਗਿਆਨ ਵੀ, ਇਹ ਖੋਲ੍ਹ ਖੁੱਲ੍ਹ ਕੇ ਸਾਰਾ ਇਹ ਗਿਆਨ ਸੰਬੰਧੀ ਕਥਨ ਕੀਤਾ, ਭਗਤੀ ਸੰਬੰਧੀ, ਵਿਰਾਗ ਸੰਬੰਧੀ, ਯੋਗਾ ਅਭਿਆਸ ਦੇ ਸਾਧਨਾ ਸੰਬੰਧੀ। ਇਹ ਚਾਰੋਂ ਵਰਨੇ ਵਿਦ ਨਾਨਾ, ਇਹ ਚਾਰੇ ਜਿਹੜੇ ਮੁੱਖ ਹਨ ਇਹ ਕਹਿੰਦੇ ਤਰ੍ਹਾਂ ਤਰ੍ਹਾਂ ਦਾ ਨਾਲ ਮੈਂ ਖੋਲ੍ਹ ਖੋਲ੍ਹ ਕੇ ਕਥਨ ਕੀਤੇ ਹਨ ਵੀ ਜਮ ਜਿਹੜਾ ਯੋਗ ਦਾ ਇੱਕ ਸਾਧਨ ਹੈ ਉਹ 15 ਤਰ੍ਹਾਂ ਦਾ, ਫਿਰ 15 ਤਰ੍ਹਾਂ ਦਾ ਨੇਮ ਹੈ, ਇਸ ਕਰਕੇ ਇਹ ਤਰ੍ਹਾਂ ਤਰ੍ਹਾਂ ਨਾਲ ਖੋਲ੍ਹ ਖੋਲ੍ਹ ਕੇ ਮੈਂ ਸਾਰੇ ਕਥਨ ਕੀਤੇ ਹਨ। ਦੈਵ ਸੰਪਦਾ ਗੁਣਜੇ ਬ੍ਰਿੰਦਾ, ਇਸੇ ਤਰ੍ਹਾਂ ਜਿਹੜੇ ਦੈਵੀ ਸੰਪਦਾ ਦੇ ਸਮੂਹ ਗੁਣ ਹਨ, ਇੱਕ ਆਸਰੀ ਸੰਪਦਾ ਦੇ ਔਗੁਣ ਹਨ ਅਤੇ ਦੈਵੀ ਸੰਪਦਾ ਦੇ ਜਿਹੜੇ ਕੋਈ ਗੁਣ ਹੈ, ਸੱਤ ਹੈ, ਸੰਤੋਖ ਹੈ, ਦਇਆ ਹੈ, ਧੀਰਜ ਹੈ, ਖਿਮ ਹੈ, ਸ਼ਾਂਤੀ ਹੈ, ਆਤਮ ਵਿਚਾਰ, ਸ੍ਰੇਸ਼ਟ ਵਿਚਾਰ ਹੈ, ਇਹ ਜਿੰਨੇ ਵੀ ਦੈਵੀ ਸੰਪਦਾ ਦੇ ਸਮੂਹ ਗੁਣ ਹਨ ਇਹ ਵੀ ਇਹ ਗੁਰੂ ਕੀ ਕਥਾ ਵਿੱਚ ਮੈਂ ਕਥਨ ਕੀਤੇ ਹਨ। ਯਾ ਮੈਂ ਭਨੇ ਹਨ ਦੁੱਖ ਦੁੰਦਾ, ਸਾਰੇ ਮੈਂ ਨੰਬਰਵਾਰ ਕਥਨ ਕੀਤੇ ਹੈ। ਜਿਹੜਾ ਇਹ ਗੁਰੂ ਕੀ ਕਥਾ ਨੂੰ ਪੜ੍ਹੇਗਾ ਉਹਦੇ ਕਹਿੰਦੇ ਸੂ ਦੁੱਖਾਂ ਨੂੰ ਇਹ ਗੁਰੂ ਕੀ ਕਥਾ ਨਾਸ ਕਰ ਦੇਵੇਗੀ। ਪੜ੍ਹ ਹੈ ਸੁਣੈ ਗੁਣ ਹਿਰਦੇ ਧਾਰ ਹੈ, ਜਿਹੜਾ ਗੁਰੂ ਨਾਨਕ ਦੀ ਕਥਾ ਨੂੰ ਕਹਿੰਦੇ ਪੜ੍ਹੇਗਾ ਆਪ ਸੁਣ ਸਰੋਤਾ ਬਣ ਕੇ ਸੁਣੇਗਾ, ਫਿਰ ਜੋ ਇਹ ਗੁਰੂ ਨਾਨਕ ਦੇ ਕਥਾ ਦੇ ਵਿੱਚ ਗੁਣ ਕਹੇ ਹੈ ਉਹਨਾਂ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰ ਲਵੇਗਾ। ਪੁੰਨ ਪੁੰਨ ਕਰ ਅਭਿਆਸ ਵਿਚਾਰ ਹੈ, ਵਾਰ ਵਾਰ ਕਹਿੰਦੇ ਅਭਿਆਸ ਕਰਕੇ ਗੁਰੂ ਨਾਨਕ ਦੀ ਕਥਾ ਨੂੰ ਵਿਚਾਰਦਾ ਰਹੇਗਾ, ਬਾਰ ਬਾਰ ਪੜਦਾ ਸੁਣਦਾ ਰਹੇਗਾ। ਲਖ ਹੈ ਅਸਤ ਸਤ ਸੋ ਨਿਰਨੋ, ਉਹਨੂੰ ਕਹਿੰਦੇ ਇਹ ਲਾਭ ਹੋ ਜਾਏਗਾ ਗੁਰੂ ਨਾਨਕ ਦੀ ਕਥਾ ਸੁਣਦਿਆਂ ਸੁਣਦਿਆਂ ਵੀ। ਇਹ ਸੰਸਾਰ ਦੇ ਵਿੱਚ ਅਸਤ ਕੀ ਹੈ ਇਹਦਾ ਵੀ ਨਿਰਣਾ ਕਰਕੇ ਚੰਗੀ ਤਰ੍ਹਾਂ ਜਾਣ ਲਿਆ। ਸਤ ਵਸਤੂ ਕੀ ਹੈ? ਸਤ ਸਰੂਪ ਪਰਮੇਸ਼ਰ ਹੈ। ਬਾਕੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਭ ਨਾਸਵੰਤ ਹੈ। ਇਹਦਾ ਕਹਿੰਦੇ ਐਨ ਨਿਰਣੇ ਪੂਰਵਕ ਸਤ ਸਤ ਦਾ ਜਿਹੜਾ ਉਹ ਜਾਣ ਲਵੇਗਾ। ਹਰਖ ਨਾ ਸ਼ੋਕ ਨਾ ਜਨਮ ਨਾ ਮਰਨੋ, ਜਦੋਂ ਨਿਰਣਾ ਕਰਕੇ ਜਾਣ ਲਏਗਾ ਫਿਰ ਉਹਨੂੰ ਕਹਿੰਦੇ ਪਦਾਰਥਾਂ ਦੇ ਕੋਈ ਪਦਵੀ ਆਉਣ ਕਰਕੇ ਬਹੁਤੀ ਖੁਸ਼ੀ ਨਹੀਂ ਹੋਵੇਗੀ, ਤੇ ਜਾਣ ਕਰਕੇ ਕੋਈ ਕਹਿੰਦੇ ਸ਼ੋਕ ਗਮ ਨਹੀਂ ਹੋਏਗਾ, ਨਾ ਜੰਮਣਾ ਤੇ ਨਾ ਮਰਨਾ ਹੋਏਗਾ। ਗੁਰੂ ਕੀ ਕਥਾ ਕਰਦਿਆਂ ਕਰਦਿਆਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਮਨ ਕਰ ਗਏ, ਐਵੇਂ ਕਹਿੰਦੇ ਸੱਚਖੰਡ ਉਹ ਚਲਾ ਜਾਏਗਾ, ਜੰਮਣਾ ਮਰਨਾ ਨਹੀਂ ਹੋਵੇਗਾ ਉਸਦਾ। ਸਤਿਗੁਰ ਸਿਫਤ ਮਹਾਤਮ ਜੋਈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਕਹਿੰਦੇ ਸਿਫਤ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਹਾਤਮ ਹੈ ਪ੍ਰਤਾਪ ਹੈ। ਜਗ ਮਹਿ ਪ੍ਰਗਟ ਦੁਰਯੋਨਹ ਸੋਈ, ਇਹ ਸਰਤਾ ਜਨੋ ਇਹ ਸੰਸਾਰ ਦੇ ਵਿੱਚ ਦੋਵੇਂ ਪ੍ਰਗਟ ਹੈ, ਮਹਿਮਾ ਵਡਿਆਈ ਵੀ ਪ੍ਰਤਾਪ ਵੀ, ਕੋਈ ਲੁਕਿਆ ਛਿਪਿਆ ਨਹੀਂ ਹੈ। ਇਹ ਨਹੀਂ ਵੀ ਮੈਂ ਨਹੀਂ ਗੁਰੂ ਨਾਨਕ ਸਾਹਿਬ ਨੂੰ ਜਾਣਦਾ, ਵੀ ਕਿਹੋ ਜਿਹੇ ਉਹ ਸਭ ਜਾਣਦੇ ਆ। ਉਹਨਾਂ ਦੇ ਤੇਜ ਪ੍ਰਤਾਪ ਨੂੰ ਵੀ ਸਾਰੇ, ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਹੈ ਭਾਵੇਂ ਸਿੱਖ ਹੈ ਕੋਈ ਹੈ, ਸਭ ਜਾਣਦੇ ਹਨ। ਸੁਮਤਵਾਨ ਜਾਣੈ ਵਿਦ ਨੀਕੇ, ਜਿਹੜੇ ਚੰਗੇ ਸ੍ਰੇਸ਼ਟ ਮਤ ਵਾਲੇ ਉਹ ਚੰਗੇ ਤਰੀਕੇ ਨਾਲ ਜਾਣਦੇ ਹੈ, ਸਭ ਕੁਝ ਸਮਝਦੇ ਹਨ। ਰਾਖਤ ਹੈ ਪਰੋਏ ਵਿੱਚ ਹੀ ਕੇ, ਇਸ ਕਰਕੇ ਗੁਰੂ ਮਹਾਰਾਜ ਦੇ ਜਿਹੜਾ ਮਹਾਤਮ ਹੈ ਤੇ ਸਿਰ ਸਲਾਹ ਹੈ ਉਸਨੂੰ ਹਿਰਦੇ ਵਿੱਚ ਪਰੋ ਕੇ ਹਿਰਦੇ ਵਿੱਚ ਧਾਰਨ ਕਰਕੇ ਚੰਗੀ ਤਰ੍ਹਾਂ ਰੱਖਦੇ ਹਨ। ਵਿਛਰਿਓ ਚਹਿਤ ਨਹੀਂ ਕਿਹ ਕਾਲਾ, ਜਿਹੜੇ ਕੋਈ ਸ੍ਰੇਸ਼ਟ ਮਤ ਵਾਲੇ ਹਨ ਉਹ ਤਾਂ ਗੁਰੂ ਕੀ ਸੇਵਾ ਤੋਂ ਗੁਰੂ ਕੇ ਪ੍ਰਤਾਪ ਕਥਨ ਤੋਂ ਕਿਸੇ ਸਮੇਂ ਵਿਛੜਿਆ ਨਹੀਂ ਚਾਹੁੰਦੇ, ਹਮੇਸ਼ਾ ਗੁਰੂ ਕਾ ਕਰਤਾਵ ਕਥਨ ਕਰਨਾ ਚਾਹੁੰਦੇ, ਗੁਰੂ ਮਹਾਰਾਜ ਦੀ ਸ਼ਲਾਘਾ ਕਰੇ ਚਾਹੁੰਦੇ ਹਨ। ਲੋਕਾਂ ਨੂੰ ਸੁਖ ਦੇ ਜੋ ਬਿਸਾਲਾ, ਕਿਉਂਕਿ ਜਿਹੜਾ ਗੁਰੂ ਕੀ ਸੇਵਤ ਹੈ ਗੁਰੂ ਕਾ ਮਹਾਤਮ ਹੈ ਤਾਂ ਦੋਹਾਂ ਲੋਕਾਂ ਵਿੱਚ ਹੀ ਬੜਾ ਭਾਰੀ ਸੁਖ ਦੇਣ ਵਾਲਾ ਹੈ। ਤੀਨ ਸ਼ਕਤ ਮੋਹ ਮਹਿ ਐਸੇ, ਕਵੀ ਜੀ ਕਹਿੰਦੇ ਹੇ ਕਥਾ ਸੁਣਨ ਵਾਲੇ ਸਰੋਤਿਓ, ਮੇਰੇ ਵਿੱਚ ਕੋਈ ਇੰਨੀ ਮਹਾਂ ਬਹੁਤੀ ਤਾਕਤ ਸ਼ਕਤੀ ਹੈ ਨਹੀਂ ਸੀ ਇਸ ਤਰ੍ਹਾਂ ਦੀ। ਗ੍ਰੰਥ ਸੰਪੂਰਨ ਭਾ ਅਬ ਜੈਸੇ, ਇਸ ਤਰ੍ਹਾਂ ਨਾਨਕ ਪ੍ਰਕਾਸ਼ ਨਾਮ ਪ੍ਰਕਾਸ਼ ਦਾ ਗ੍ਰੰਥ ਸੰਪੂਰਨ ਹੋ ਗਿਆ ਹੈ। ਕਿਰਪਾ ਧਾਰ ਸਤਿਗੁਰ ਮੁਝ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਤੇ ਬਹੁਤ ਹੀ ਕਿਰਪਾ ਧਾਰ ਕੇ ਕਿਰਪਾ ਕਰਕੇ, ਜਿਉਂ ਜਿਉਂ ਮੋਹ ਮਤ ਦੇ ਬਨਵਾਈ, ਜਿਵੇਂ ਮੈਨੂੰ ਅਕਲ ਮਤ ਦਿੱਤੀ ਉਵੇਂ ਗ੍ਰੰਥ ਮੈਥੋਂ ਬਣਵਾ ਲਿਆ ਉਹਨਾਂ ਨੇ, ਤਿਉਂ ਮੈਂ ਕਹੀ ਕਥਾ ਅਤ ਰੂਰੀ, ਉਵੇਂ ਨਾਨਕ ਪ੍ਰਕਾਸ਼ ਪੁਸਤਕ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਹੁਤ ਹੀ ਜਿਹੜੀ ਸੁੰਦਰ ਕਥਾ ਮੈਂ ਕਹੀ ਹੈ ਬਿਆਨ ਕੀਤੀ ਹੈ। ਜੋ ਸਾਧਨ ਅਪ ਵਰਗਹਿ ਪੂਰੀ, ਗੁਰੂ ਨਾਨਕ ਸਾਹਿਬ ਦੀ ਕਥਾ ਜਿਹੜੇ ਕੇਵਲ ਮੁਕਤੀ ਦੇ ਸਾਧਨ ਹੈ ਉਹਨਾਂ ਨੂੰ ਕਥਨ ਕਰਨ ਦੇ ਵਿੱਚ ਚੰਗੀ ਤਰ੍ਹਾਂ ਭਰੀ ਪਈ ਹੈ, ਹੈ ਪੂਰੇ ਸਾਧਨ ਕਥਨ ਕੀਤੇ ਕੇਵਲ ਮੁਕਤੀ ਦੇ ਇਸ ਵਿੱਚ। ਸ੍ਰੀ ਨਾਨਕ ਪਦ ਪੰਕਜ ਬੰਦਨ, ਮੈਂ ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਉਹਨਾਂ ਦੇ ਚਰਨਾਂ ਕੌਲਾਂ ਤੇ ਵੀ ਨਮਸਕਾਰ ਕਰਦਾ ਹਾਂ। ਸਿਮਰੋ ਅੰਗਦ ਦੋਖ ਨਿਕੰਦਨ, ਨਾਨਕ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਰਾਜਣ ਵਾਲੇ ਉਹੀ ਸਰੂਪ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਦੁੱਖਾਂ ਔਗਣਾਂ ਨੂੰ ਕੱਟਣ ਵਾਲੇ ਹੈ ਉਹਨਾਂ ਨੂੰ ਵੀ ਮੈਂ ਇਹ ਕਥਾ ਦੀ ਸਮਾਪਤੀ ਕਰਦਾ ਹੋਇਆ ਸਿਮਰਦਾ ਯਾਦ ਕਰਦਾ ਹਾਂ। ਅਮਰਦਾਸ ਗੁਰ ਹਿਰਦੇ ਧਿਆਵੋ, ਜੋ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹੈ ਉਹਨਾਂ ਨੂੰ ਵੀ ਹਿਰਦੇ ਵਿੱਚ ਮੈਂ ਧਿਆਉਂਦਾ, ਉਹਨਾਂ ਦਾ ਵੀ ਧਿਆਨ ਕਰਦਾ ਵੀ ਤੁਹਾਨੂੰ ਤੁਸੀਂ ਮਹਾਰਾਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਤਿਰਿਆਂ ਦੀ ਧਿਰ ਹੋ, ਨਿਆਸਰਿਆਂ ਦੇ ਆਸਰੇ ਹੋ, ਨਿਓਟਿਆਂ ਨੂੰ ਓਟ ਬਖਸ਼ਣ ਵਾਲੇ ਹੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਇਸੇ ਤਰ੍ਹਾਂ ਵੀ ਸਰੋਤਾ ਜਿਨ੍ਹਾਂ ਸੋਭਾ ਵਾਲੇ ਜੋ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਹੈ, ਉਹਨਾਂ ਦੇ ਵੀ ਜਿਹੜੇ ਚੰਗੇ ਗੁਣ ਹੈ ਉਹ ਮੈਂ ਗਾਉਣਾ, ਉਹਨਾਂ ਦੇ ਗੁਣਾਂ ਨੂੰ ਮੈਂ ਕਥਨ ਕਰਦਾ ਵੀ। ਧੰਨ ਹੈ ਸਤਿਗੁਰੂ ਰਾਮਦਾਸ, ਧੰਨ ਧੰਨ ਸਤਿਗੁਰੂ ਰਾਮਦਾਸ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ, ਬ੍ਰਹਮ ਕਰ ਨਮਸਕਾਰੇ ਅਟਲ ਅਥਾ ਤੋ ਤੂੰ ਤਿਰ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਕ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਮ ਸਭ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਸਚ ਤੇਰਾ ਪੈ ਸਕਾਰਿਆ, ਲੈਣਾ ਤੂੰ ਨਾਨਕ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਇਹ ਸਭ ਸੱਤਾ ਬ੍ਰਹਮੰਡ ਨੇ ਗੁਣ ਕਥਨ ਕੀਤੇ। ਅਤੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਐਸੇ ਦੇਵੀ ਗੁਣ ਮੈਂ ਗਾਉਣਾ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ। ਬਾਕੀ ਵੀ ਜਿਹੜੇ ਸ਼ਹੀਦਾਂ ਦੇ ਸਰਤਾਰ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਹੈ, ਉੱਥੇ ਮੇਰੇ ਸਾਰੇ ਵਿਘਨਾਂ ਦੇ ਨਾਸ਼ ਕਰਨ ਵਾਲੇ ਬਣੇ ਹਨ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਛੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਹੈ, ਉਹ ਚੰਗੀ ਜਿਹੜੀ ਸ੍ਰੇਸ਼ਟ ਮਤ ਹੈ ਉਹਨੂੰ ਪ੍ਰਕਾਸ਼ਣ ਵਾਲੇ ਮੈਨੂੰ ਬਖਸ਼ਣ ਵਾਲੇ ਹਨ। ਸ੍ਰੀ ਹਰਿ ਰਾਇ ਨਮੋ ਕਰ ਜੋਰੀ। ਸੱਤਵੇਂ ਪਾਤਸ਼ਾਹ ਜੋ ਸਤਿਗੁਰੂ ਹਰਿ ਰਾਇ ਸਾਹਿਬ ਹੈ, ਜੋ ਬੜੀਆਂ ਬੜੀਆਂ ਪਾਤਸ਼ਾਹੀਆਂ ਬਖਸ਼ਣ ਵਾਲੇ ਹੈ, ਉਹਨਾਂ ਨੂੰ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ। ਹੋਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਇਸੇ ਤਰ੍ਹਾਂ ਜਿਹੜੇ ਗੂੰਗਿਆਂ ਝੋਰਾਂ ਤੋਂ ਗੀਤਾ ਦੇ ਅਰਥ ਕਰਾ ਦੇਣ ਵਾਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੈ, ਉਹਨਾਂ ਦੇ ਚਰਨਾਂ ਨੂੰ ਮੈਂ ਮਨਾਉਣਾ ਹਾਂ। ਤੇਗ ਬਹਾਦਰ ਪਰਮ ਕਿਰਪਾਲਾ। ਇਸੇ ਤਰ੍ਹਾਂ ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਤਾਂ ਬਹੁਤ ਹੀ ਦਿਆਲੂ ਕਿਰਪਾਲੂ ਹੈ, ਦੂਸਰਿਆਂ ਦੇ ਧਰਮ ਦੀ ਰਕਸ਼ਾ ਕਰਨ ਵਾਲੇ ਹੈ ਸੀਸ ਦਾ ਬਲੀਦਾਨ ਦੇ ਕੇ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਦੇਗ ਤੇਗ ਦੇ ਧਨੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੈ, ਮਹਾਨ ਹੈ, ਉਹਨਾਂ ਨੂੰ ਵੀ ਨਮਸਕਾਰ ਕਰਦਾ ਮੈਂ। ਸਿੱਖ ਕਵੀ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਇੱਕ ਵਾਰੀ ਨੀ ਦੋ ਵਾਰੀ ਨੀ ਬਾਰ ਬਾਰ ਧਰਤੀ ਉੱਪਰ ਮੈਂ ਸੀਸ ਰੱਖ ਕੇ ਬੰਦੋਂ ਬਾਰ ਬਾਰ ਜਗਦੀਸ਼ਾ। ਜਗਤ ਦੇ ਜਿਹੜੇ ਮਾਲਕ ਹਨ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਰਮੇਸ਼ਰ ਰੂਪ ਹੈ, ਇਹਨਾਂ ਨੂੰ ਮੱਥੇ ਟੇਕਦਾ ਮੈਂ ਕਵੀ ਖੁਸ਼ੀ ਵਿੱਚ। ਦੋਹਰਾ ਸ੍ਰੀ ਮਤ ਸਿਮਰਨ ਰਤ ਗੁਰੂ। ਹੁਣ ਜਿਨ੍ਹਾਂ ਦੇ ਪਾਸੋਂ ਇਹ ਬ੍ਰਹਮ ਵਿਦਿਆ ਕਵੀ ਨੇ ਪੜ੍ਹੀ ਹੈ, ਉਹ ਆਪਣੇ ਵਿਦਿਆ ਦਾਤੇ ਦੀ ਮਹਿਮਾ ਦਾ ਮੰਗਲ ਕਰ ਰਿਹਾ। ਕਹਿੰਦੇ ਸ੍ਰੀ ਮਤ ਚੰਗੀ ਅਕਲ ਮਤ ਵਾਲੇ, ਸ਼੍ਰੋਮਣੀ ਮਤ ਵਾਲੇ ਜੋ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਸਿਮਰਨ ਵਿੱਚ ਜੋ ਪ੍ਰੀਤੀ ਕਰਨ ਵਾਲੇ ਹਨ। ਸੰਤ ਸਿੰਘ ਸ਼ੁਭ ਨਾਮ। ਜਿਸ ਮੇਰੇ ਵਿਦਿਆ ਦਾਤੇ ਉਸਤਾਦ ਦਾ ਕਹਿੰਦੇ ਬੜਾ ਚੰਗਾ ਸੰਤ ਸਿੰਘ ਨਾਮ ਹੈ। ਵਿਦਿਆ ਜਿਨ ਤੇ ਮੈਂ ਪਠੀ, ਇਹਨਾਂ ਦੇ ਪਾਸੋਂ ਸ੍ਰੀ ਅੰਮ੍ਰਿਤਸਰ ਰਹਿ ਕੇ ਮੈਂ ਬ੍ਰਹਮ ਵਿਦਿਆ ਪੜ੍ਹਨਾ ਕੀਤੀ। ਇਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਨ ਭਾਈ ਸੰਤ ਸਿੰਘ ਜੀ, ਜਿਨ੍ਹਾਂ ਪਾਸੋਂ ਇਹ ਕਵੀ ਸੰਤੋਖ ਸਿੰਘ ਨੇ ਸਾਰੀ ਵਿਦਿਆ ਪ੍ਰਾਪਤ ਕੀਤੀ। ਇਸ ਕਰਕੇ ਕਹਿੰਦੇ ਹੈ ਵੀ ਜੇ ਸੰਤ ਸਿੰਘ ਜੀ ਦਾ ਚੰਗਾ ਨਾਮ ਹੈ, ਜਿਸ ਦੀ ਗੁਰੂ ਨਾਨਕ ਸਾਹਿਬ ਦੇ ਸਿਮਰਨ ਦੇ ਵਿੱਚ ਬੜੀ ਪ੍ਰੀਤੀ ਸੀ, ਅੱਠੇ ਪੈਰ ਸਿਮਰਨ ਕਰਦੇ ਸਨ, ਜਿਨ੍ਹਾਂ ਪਾਸੋਂ ਮੈਂ ਵਿਦਿਆ ਪੜ੍ਹੀ ਹੈ, ਤਿੰਨ ਪਦ ਕਰੋ ਪ੍ਰਣਾਮ, ਉਹਨਾਂ ਦੇ ਚਰਨਾਂ ਤੇ ਵੀ ਮੈਂ ਮੱਥਾ ਟੇਕਦਾ ਹਾਂ। ਕਬਿਤ ਸੋਤਾ ਸਭ ਤਾਸ ਕੀ, ਨਸਈਆ ਪਾਪ ਰਾਸ ਕੀ। ਜਿੱਥੇ ਨਾਨਕ ਪ੍ਰਕਾਸ਼ ਪੁਸਤਕ ਸਮਾਪਤ ਹੋਇਆ ਬੂੜੀਏ ਨਗਰ ਵਿੱਚ, ਅਜਗਾਦਰੀ ਤੋਂ 5 ਕਮੀਲ ਦੇ ਫਾਸਲੇ 'ਤੇ ਬੂੜੀਆ ਨਗਰ ਵਸਿਆ ਹੋਇਆ ਹੈ, ਇੱਥੇ ਕਵੀ ਜੀ ਰਹੇ ਸਨ, ਇੱਥੇ ਰਿਹਾਇਸ਼ ਕਰ ਲਈ ਸੀ। ਹੁਣ ਤਾਂ ਭਾਵੇਂ ਕਵੀ ਸੰਤੋਖ ਸਿੰਘ ਦੇ ਜੀ ਦਾ ਜਨਮ ਨਗਰ ਹੈ ਉਹ ਨੂਰਦੀਨ ਦੀ ਸਰਾਂ ਹੈ, ਤਰਨ ਤਾਰਨ ਦੇ ਨੇੜੇ ਹੀ ਹੈ ਨੂਰਦੀਨ ਦੀ ਸਰਾਂ, ਅਤੇ ਉਹ ਆਪ ਮੈਣ ਦੁਆਬਗੀ ਜਿਹੜੇ ਸਰਦਾਰ ਸਨ ਉਹਨਾਂ ਦਾ ਪ੍ਰੇਮ ਪਿਆਰ ਕਰਕੇ ਅਤੇ ਜਗਾਦਰੀ ਦੇ ਨੇੜੇ ਬੂੜੀਆ ਨਗਰ ਵਿੱਚ ਆਪ ਜੀ ਨੇ ਰਿਹਾਇਸ਼ ਕਰ ਲਈ ਸੀ, ਇੱਥੇ ਰਹਿਣ ਲੱਗ ਪਏ ਸਨ। ਉਹ ਉੱਥੇ ਹੁਣ ਜਮੁਨਾ ਚੱਲਦੀ ਹੈ, ਇਸ ਕਰਕੇ ਉਹ ਜਮੁਨਾ ਦੇ ਕਿਨਾਰੇ ਬੂੜੀਆ ਨਗਰ ਵਸਿਆ ਅਤੇ ਜਮੁਨਾ ਦੀ ਮਹਿਮਾ ਕਰ ਰਿਹਾ ਕਵੀ। ਕਹਿੰਦੇ ਕੈਸੀਏ ਜਮੁਨਾ ਸੁਧਾ ਸਵਤਾ ਸੁਧਾ ਸਵਤਾ ਸਕੀ। ਕਹਿੰਦੇ ਜਿਹੜਾ ਸੂਰਜ ਦੀ ਪੁੱਤਰੀ ਹੈ ਜਮੁਨਾ ਨਦੀ ਹੈ, ਨਸਈਆ ਪਾਪ ਰਾਸ ਕੀ, ਇਸ ਨੂੰ ਪਾਪਾਂ ਦੇ ਨਾਸ ਕਰਨ ਵਾਲੀ ਵੀ ਹੈ, ਦਵਈਆ ਮੋਖ ਦਾਸ ਕੀ, ਜਿਹੜੇ ਕੋਈ ਦਾਸ ਉਹਨਾਂ ਨੂੰ ਮੁਕਤੀ ਦੇਣ ਵਾਲੀ ਹੈ, ਲਖੈ ਜੋ ਨੇਮ ਜਮੁਨਾ, ਜਿਹੜੇ ਕੋਈ ਜਮ ਨੇਮ ਸਾਧਨ ਜਾਣਦੇ ਕਰਨੇ ਉਹਨਾਂ ਨੂੰ ਮੁਕਤੀ ਵੀ ਦਿੰਦੀ ਹੈ। ਇੱਕ ਵਾਰ ਬਾਰਿਸ਼ ਹੋਏ, ਜਿਹੜਾ ਇੱਕ ਵਾਰੀ ਵੀ ਇਹ ਜਮੁਨਾ ਦੇ ਪਾਣੀ ਨੂੰ ਛੋ ਲਵੇ, ਪਾਵਨਤਾ ਪਾਵਨ ਕਹਿ, ਉਸ ਨੂੰ ਕਹਿੰਦੇ ਆਪਣੀ ਪਵਿੱਤਰਤਾ ਨਾਲੇ ਪਵਿੱਤਰ ਕਰਦੀ ਹੈ, ਪਾਨ ਤੈ ਇਸ਼ਨਾਨ ਤੈ, ਜਿਹੜਾ ਕਹਿੰਦੇ ਜਮੁਨਾ ਦੇ ਜਲ ਨੂੰ ਛਕ ਲਏ ਅਥਵਾ ਇਸ਼ਨਾਨ ਕਰ ਲਵੇ, ਦੁਖਦ ਤਿੰਨ ਜਮੁਨਾ, ਉਹਨੂੰ ਕਹਿੰਦੇ ਜਿਹੜੇ ਜਮ ਹੈ ਦੁੱਖ ਦੇਣ ਵਾਲੇ ਨਹੀਂ ਹੁੰਦੇ, ਦੁਖਦਾਈ ਜਮ ਆ ਕੇ ਉਹਨੂੰ ਤੰਗ ਨਹੀਂ ਕਰਦੇ ਹੈ, ਦੁਖਦਾਈ ਜਮ ਨੂੰ ਲੈਣ ਨਹੀਂ ਆਉਂਦੇ ਹਨ। ਸਿਆਮ ਜਲ ਜਲਜ ਬਿਲੋਚਨੀ ਕੋ, ਇਸੇ ਤਰ੍ਹਾਂ ਜੇ ਜਮੁਨਾ ਦਾ ਕਹਿੰਦੇ ਜਿਹੜਾ ਪਾਣੀ ਹੈ ਕਾਲਾ ਹੈ, ਇਸ ਕਰਕੇ ਜਲਜ ਬਲੋਚਨੀ ਕੋ, ਜਿਵੇਂ ਕਵਲ ਦੇ ਕਵਲ ਹੁੰਦੇ ਹੈ ਇਸ ਤਰ੍ਹਾਂ ਕਵਲ ਵਰਗੇ ਨੇਤਰਾਂ ਵਾਲੀਏ ਜਮੁਨਾ ਹੈ। ਸ਼ਿਆਮ ਪਤ, ਤੇ ਜੋ ਭਗਵਾਨ ਕ੍ਰਿਸ਼ਨ ਜੀ ਹੈ ਜਿਸ ਦੇ ਮਾਲਕ ਹਨ, ਚੰਚਲ ਅਛਲ, ਹਾਂ ਜਿਹੜੇ ਕ੍ਰਿਸ਼ਨ ਜੀ ਬੜੇ ਚੰਚਲ ਸੀ ਜਿਹੜੇ ਛਲੇ ਨਹੀਂ ਗਏ ਸਨ, ਜਿਨ ਛਲਿਓ ਕਾਲ ਜਮੁਨਾ, ਇਸ ਕ੍ਰਿਸ਼ਨ ਜੀ ਨੇ ਚੰਚਲਤਾ ਨਾਲ ਆਪ ਛਲ ਹੁੰਦਿਆਂ ਕਾਲ ਜਮਨ ਨੂੰ ਛਲ ਲਿਆ ਸੀ। ਜਦੋਂ ਇਹ ਜਰਾ ਸਿੰਘ ਦੇ ਰਾਜੇ ਨੇ ਕਾਲ ਜਮਨ ਨੂੰ ਕ੍ਰਿਸ਼ਨ ਨੂੰ ਮਾਰਨ ਵਾਸਤੇ ਭੇਜਿਆ ਸੀ ਫੌਜਾਂ ਦੇ ਕੇ, ਇਹ ਕਾਲ ਜਮਨ ਹੁਣ ਮਲੇਸ਼ ਸੀ ਅਤੇ ਕ੍ਰਿਸ਼ਨ ਭਗਵਾਨ ਜੀ ਇਹਦੇ ਮਥੇਰੀ ਲੱਗਿਆ ਚਾਹੁੰਦੇ ਸੀ ਮਲੇਸ਼ ਦੇ, ਇਸ ਕਰਕੇ ਲੜਿਆ ਵੀ ਨਹੀਂ ਚਾਹੁੰਦੇ ਸਨ ਅਤੇ ਇਹਨੂੰ ਮਰਵਾਇਆ ਵੀ ਚਾਹੁੰਦੇ ਸਨ। ਫਿਰ ਆਪ ਜੀ ਨੇ ਕਹਿੰਦੇ ਇਸ ਤਰ੍ਹਾਂ ਦਾ ਢੰਗ ਸੀ ਇਹੋ ਜਿਹਾ ਛਲ ਜਾ ਕੀਤਾ, ਅਤੇ ਉਹ ਜਦੋਂ ਕਾਲ ਜਮਨ ਆਇਆ ਅਤੇ ਉਹਦੇ ਮੂਹਰੇ ਮੂਹਰੇ ਭੱਜ ਪਏ, ਦੌੜ ਲਾ ਤੀ ਇਹਦੇ ਮਗਰ ਦੌੜ ਲਾ ਤੀ। ਜਿੱਥੇ ਜੰਗਲ ਦੇ ਵਿੱਚ ਇੱਕ ਮੁਛਕੰਧ ਰਿਖੀ ਬੈਠਾ ਹੋਇਆ ਸੀ ਚਾਦਰ ਜੀ ਉਹ ਨੀਵੀਂ ਜੀ ਪਾ ਕੇ, ਉਹ ਤਪ ਕਰਕੇ ਵਿਚਾਰਾ ਥੱਕਿਆ ਹੋਇਆ ਸੀ ਅਤੇ ਉਹਨੇ ਵਰ ਲਿਆ ਹੋਇਆ ਸੀ ਵੀ ਜਿਹੜਾ ਪਹਿਲਾਂ ਮੈਨੂੰ ਆ ਕੇ ਹਿਲਾਕ ਚਲਾ ਕੇ ਜਗਾਵੇ ਨਾ ਉਹ ਸੜ ਮੱਚ ਜਾਏ। ਫਿਰ ਭਗਵਾਨ ਕ੍ਰਿਸ਼ਨ ਨੇ ਕੀ ਛਲ ਫਰੇਬ ਕੀਤਾ, ਉਹ ਭੱਜਿਆ ਭੱਜਿਆ ਜਾਂਦਿਆਂ ਆਪਣੀ ਜਿਹੜੀ ਚਾਦਰ ਜੀ ਕੰਬੜੀ ਜੀ ਸੀ ਨਾ ਲਾ ਕੇ ਉਹ ਮੁਸ਼ਕੰਦ ਰਿਖੀ ਦੇ ਉੱਤੇ ਪਾ ਤੀ, ਫਿਰ ਉਹ ਮਨ ਚ ਕਾਲ ਜਮਨ ਨੂੰ ਭੁਲੇਖਾ ਪੈ ਗਿਆ ਵੀ ਇਹ ਹੁਣ ਇੱਥੇ ਬੈਠਾ ਕ੍ਰਿਸ਼ਨ। ਉਹਨੇ ਉਹ ਭੂਰੀ ਜੀ ਚਾਦਰ ਚੱਕੀ ਕੰਬਲੀ ਜੀ, ਕਹਿੰਦੇ ਓਏ ਇਹਨੇ ਬੈਠਾ ਹੈ ਤੂੰ, ਉਹਨੂੰ ਜਦੋਂ ਹਲਾਇਆ ਇਹਨੂੰ ਹੁਣ ਪਤਾ ਨਹੀਂ ਇਹਨੇ ਕਿਹੜਾ ਦੇਖਿਆ ਸੀ ਵੀ ਕ੍ਰਿਸ਼ਨ ਹੈ ਕਿ ਮੁਸ਼ਕੰਦ ਰਿਖੀ ਹੈ। ਉਹ ਜਦੋਂ ਹਿਲਾਉਣ ਚਲਾਉਣ ਜਿਹਾ ਲੱਗਿਆ ਉਹਨੂੰ ਮਾਰਨ ਲੱਗਿਆ ਗੋਡੇ ਜੇ, ਉਹ ਜਾਗ ਪਿਆ ਜਦੋਂ ਅੱਖਾਂ ਖੋਲੀਆਂ ਉਹਦਾ ਵਰ ਲਿਆ ਸੀ, ਜਦੋਂ ਝੱਕ ਗਿਆ ਬਸ ਉੱਥੇ ਹੀ ਸੜ ਮੱਚ ਗਿਆ ਉਹ ਵੱਡ ਤਾਂ ਕਾਲ ਜਮਨ। ਇਸ ਕਰਕੇ ਕਵੀ ਜੀ ਕਹਿੰਦੇ ਜਿਸ ਕ੍ਰਿਸ਼ਨ ਜੀ ਨੇ ਜਿਹੜੇ ਅਛਲ ਅਤੇ ਕਾਲ ਜਮਨ ਨੂੰ ਮੁਸ਼ਕੰਦਰੀ ਕੀਤੇ ਚਾਦਰ ਜੀ ਪਾ ਕੇ ਛਲ ਲਿਆ ਸੀ ਮਰਵਾ ਦਿੱਤਾ ਸੀ, ਉਹ ਜਿਹੜਾ ਕੰਕਰੇ ਜਮੁਨਾ ਦਾ ਮਾਲਕ ਹੈ ਕ੍ਰਿਸ਼ਨ ਹੈ। ਜਮੁਨਾ ਕਕੂਲ ਖੇਲ ਖੇਲੋ ਜਿਨ ਗਿੰਦ ਜੀ, ਉਹ ਭੱਟਾ ਨੇ ਵੀ ਕਿਹਾ ਹੈ ਜਾ ਕੇ ਅੰਨ ਸਾਹਮਣਾ ਹਾਂ ਜਿਸ ਕਹਿੰਦੇ ਜਮਨਾ ਦੇ ਸਮਾਨ ਕੋਈ ਹੋਰ ਨਹੀਂ ਹੈ ਮਹਾਨ ਬਿਗਨ ਗੁਣ ਸਮਨਾ ਕਿਉਂਕਿ ਸਮੂਹ ਗੁਣਾ ਬਿਘਨਾ ਨੂੰ ਇਹ ਜਿਹੜੀ ਜਮਨਾ ਨਦੀ ਹੈ ਨਾਸ ਕਰ ਦੇਣ ਵਾਲੀ ਹੈ ਜਾਂ ਬਿਘਨ ਗੁਣ ਸਮਨਾ ਬਿਘਨ ਪਾਉਣਾ ਅਤੇ ਗੁਣ ਇਹਦੇ ਵਿੱਚ ਇੱਕ ਸਮਾਨ ਹੀ ਹੈ ਭਾਵ ਕਿ ਜਿਹੜਾ ਵੀ ਇਹਦੇ ਵਿੱਚ ਹੁਣ ਉਹ ਬਹੁਤਾ ਡੂੰਘਾ ਜਿਹਾ ਪੜ ਜੇ ਉਹਨੂੰ ਵਿਘਨ ਕਰ ਦਿੰਦੀ ਉਹਨੂੰ ਡੁਬੋ ਦਿੰਦੀ ਹੈ ਮਾਰ ਦਿੰਦੀ ਹੈ ਜਿਹੜਾ ਇਸ਼ਨਾਨ ਕਰ ਲਏ ਸ਼ਰਧਾ ਨੂੰ ਉਹਦੇ ਪਾਪ ਲਾ ਦਿੰਦੀ ਹੈ ਇਹ ਗੁਣ ਵੀ ਹੈ ਵਿਘਨ ਵੀ ਪਾਉਣ ਵਾਲਾ ਉਹ ਗੁਣ ਵੀ ਹੈਗਾ ਵੀ ਡੁਬੋ ਲੈਂਦੀ ਮਾਰ ਵੀ ਦਿੰਦੀ ਹੈ ਧਾਰ ਵੀ ਦਿੰਦੀ ਹੈ ਦੋਵੇਂ ਜਿਸ ਵਿੱਚ ਇੱਕ ਸਮਾਨ ਹੀ ਹੈ ਜਾਂ ਮੁਖਾਰਤ ਹੈ ਵੀ ਸਮੂਹ ਵਿਘਨਾਂ ਨੂੰ ਨਾਸ ਸਮਨਾ ਨਾਸ ਕਰਨ ਵਾਲੀ ਹੈ ਸਦੀਵ ਸਿੰਧ ਗਮਨਾ ਹਮੇਸ਼ਾ ਕਹਿੰਦੇ ਜਿਹੜਾ ਸਮੁੰਦਰ ਹੈ ਉੱਧਰ ਨੂੰ ਕਹਿੰਦੇ ਇਹ ਚੱਲਦੀ ਹੈ ਪਰਿਵਾਰ ਰੂਪ ਵਿੱਚ ਸੁਹਾਏ ਸ਼ੁਭ ਜਮਨਾ ਐਸੀ ਜਿਹੜੀ ਜਮਨਾ ਨਦਰੀ ਬੜੀ ਚੰਗੀ ਸੋਭਨੀਕ ਹੈ ਸਜਦੀ ਵਜਦੀ ਹੈ ਛਪੈ ਸ੍ਰੀ ਜਮਨਾ ਸੁਖ ਕਰਨ ਸੋਭਾ ਵਾਲੀ ਜਮਨਾ ਸੁਖ ਕਰਨ ਵਾਲੀ ਸੁਖ ਬਖਸ਼ਣ ਵਾਲੀ ਹਰਨ ਦੁੱਖ ਦਰਨੀ ਕਲ ਮਲ ਇਸੇ ਤਰ੍ਹਾਂ ਦੁੱਖਾਂ ਨੂੰ ਨਾਸ ਕਰਨ ਵਾਲੀ ਹੈ ਪਾਪਾਂ ਨੂੰ ਵੀ ਦਲ ਦੇਣ ਵਾਲੀ ਹੈ ਸੁਮਤ ਸਦਨ ਬਿਧ ਬਦਨ ਸ੍ਰੇਸ਼ਟ ਮਤ ਦਾ ਘਰ ਵੈ ਚੰਦਰਮਾ ਵਰਗੇ ਮੁਖ ਵਾਲੀ ਹੈ ਕੁਮਤ ਕਦਨੀ ਸ਼ਿਆਮਲ ਜਲ ਖੋਟੀ ਮਤ ਨੂੰ ਕੱਟ ਦੇਣ ਵਾਲੀ ਹੈ ਤੇ ਕਾਲੇ ਪਾਣੀ ਵਾਲੀ ਮਨ ਮੋਹਨ ਕੀ ਪ੍ਰੇਅ ਜਿਹੜੀ ਜਮਨਾ ਹੈ ਮਨ ਨੂੰ ਜਿਹੜਾ ਮੋਹ ਲੈਣ ਵਾਲਾ ਕ੍ਰਿਸ਼ਨ ਹੈ ਉਹਦੀ ਇਹ ਪਿਆਰੀ ਹੈ ਪ੍ਰਵਾਹੇ ਪਾਵਨ ਬਹਿ ਧਰਨੀ ਜਿਹਦਾ ਧਰਤੀ ਤੇ ਬੜਾ ਪਵਿੱਤਰ ਕਹਿੰਦੇ ਪ੍ਰਵਾਹ ਚੱਲਦਾ ਹੈ ਬੜਾ ਬਹਿਣ ਚੱਲਦਾ ਹੈ ਸਵਤਾ ਸੁਤਾ ਸੁਜਾਨ ਜਿਹਦਾ ਨਾਮ ਕਹਿੰਦੇ ਸਵਤਾ ਸੁਤਾ ਸੂਰਜ ਦੀ ਪੁੱਤਰੀ ਵੀ ਹੈ ਤੇ ਬੜੀ ਸੁਗੜ ਸੁਜਾਨ ਹੈ ਸਿਆਣੀ ਵੀ ਹੈ ਤ੍ਰਾਸ ਜਮਦੂਤ ਨਿਵਰਨੀ ਜਿਹੜਾ ਜਮਦੂਤਾਂ ਦਾ ਡਰ ਪੈ ਇਸ਼ਨਾਨ ਕਰਨ ਵਾਲੇ ਦਾ ਨਿਵਰਤ ਕਰ ਦੇਣ ਵਾਲੀ ਹੈ ਇਹ ਨਦੀ ਤੇ ਤੀਰ ਬੂਰੀਆ ਨਗਰ ਇੱਕ ਕਹਿੰਦੇ ਉਸ ਜਮਨਾ ਦੇ ਕਿਨਾਰੇ ਇੱਕ ਬੂਰੀਆ ਨਾਮ ਦਾ ਨਗਰ ਹੈ ਕਵ ਨਿਕੇਤ ਲਖੀਏ ਤਹਾਂ ਕਹਿੰਦੇ ਕਵੀ ਸੰਤੋਖ ਸਿੰਘ ਜੀ ਦਾ ਉੱਥੇ ਘਰ ਜਾਣ ਲਈ ਉਸ ਜਮਨਾ ਦੇ ਕਿਨਾਰੇ ਤੇ ਮੈਂ ਕਵੀ ਦਾ ਕਹਿੰਦੇ ਰਹਿਸ਼ੀ ਮਕਾਨ ਹੈ ਸੀ ਹੁਣ ਜਮਪਾਲ ਆਪ ਜੀ ਦਾ ਪਿਛਲਾ ਨਗਰ ਨੂਰਦੀਨ ਦੀ ਸਰਾਂ ਸੀ ਉਹ ਮੈਣ ਦੁਆਬਗੇ ਸਰਦਾਰਾਂ ਦੇ ਪ੍ਰੇਮ ਕਰਕੇ ਇੱਥੇ ਆਪ ਜੀ ਨੇ ਪੱਕੀ ਰਹਿਸ਼ ਕਰ ਲਈ ਸੀ ਜਿਸ ਕਰਕੇ ਉਹ ਕਹਿ ਰਹੇ ਹਨ ਘਰ ਗ੍ਰੰਥ ਸਮਾਪਤ ਕੋ ਭਲੇ ਬੂੜੀਆ ਨਗਰ ਜਮਨਾ ਦੇ ਕਿਨਾਰੇ ਇਹ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਚੰਗੀ ਤਰ੍ਹਾਂ ਮੈਂ ਸਮਾਪਤ ਕੀਤਾ ਹੈ ਗੁਰ ਜਸ ਜਿਸ ਮਹਿ ਸੁੱਠ ਮਹਾ ਇਹ ਸਰੋਤ ਜਨੋ ਜਿਸ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਦਾ ਬਹੁਤ ਸੋਹਣਾ ਸੁੰਦਰ ਜਸ ਹੈ ਚੌਪਈ ਆਦਿ ਸੁਦਾਸਰ ਜੇ ਇਸ ਥਾਨਾ ਇਸੇ ਤਰ੍ਹਾਂ ਵੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਮੈਂ ਕਿੱਥੋਂ ਕਿੱਥੋਂ ਇਕੱਠੀ ਕੀਤੀ ਹੁਣ ਉਹ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਹੋਰ ਜਿੰਨੇ ਗੁਰੂ ਮਹਾਰਾਜ ਜੀ ਦੇ ਇਤਿਹਾਸਿਕ ਅਸਥਾਨ ਹਨ ਖੋਜ ਖੋਜ ਨੀਕੇ ਬਿਧ ਨਾਨਾ ਉੱਥੇ ਉੱਥੇ ਜਾ ਕੇ ਤਰ੍ਹਾਂ ਤਰ੍ਹਾਂ ਨਾਲ ਖੋਜ ਪੜਤਾਲ ਕਰਕੇ ਲਿਖੀ ਦੇਖ ਕੇਤੀ ਬਹੁ ਥਾਂ ਇਹ ਥਾਂ ਕਹਿੰਦੇ ਲਿਖੀ ਹੋਈ ਜਿੰਨਾ ਸਾਖੀਆਂ ਵਿੱਚ ਭਾਈ ਬਾਲੇ ਵਾਲੀ ਸਾਖੀ ਭਾਈ ਮਨੀ ਸਿੰਘ ਵਾਲੀ ਸਾਖੀ ਇਸ ਤਰ੍ਹਾਂ ਕਿਸਨੇ ਕਹਿੰਦੇ ਬਹੁਤੇ ਥਾਵਾਂ ਵਿੱਚ ਲਿਖੀ ਹੋਈ ਦੇਖ ਦੇਖ ਕੇ ਕੇਤੀ ਸੁਣੀ ਜੋ ਮਨ ਮਹਿ ਪਾਏ ਹਾਂ ਕਿੰਨੀ ਕੁ ਜਿਹੜੀ ਮੈਂ ਗੁਰਸਿੱਖਾਂ ਤੋਂ ਵਿਦਵਾਨਾਂ ਤੋਂ ਸੁਣੀ ਤੇ ਮਨ ਨੂੰ ਭਾਗੀ ਮੰਨੀ ਮਨ ਨੂੰ ਚੰਗੀ ਲੱਗ ਗਈ ਬੀਨ ਬੀਨ ਗੁਰ ਮਹਿਮਾ ਗੱਲ ਕੀ ਗੁਰੂ ਨਾਨਕ ਦੀ ਮਹਿਮਾ ਐਨ ਚੰਗੀ ਤਰ੍ਹਾਂ ਚੰਗੀ ਚੰਗੀ ਚੁਣ ਚੁਣ ਕੇ ਮੱਖਣ ਜਾਂ ਲੀਨੀ ਤਜ ਛਾਛੀ ਮੈਂ ਕਹਿੰਦੇ ਦੁੱਧ ਦੇ ਉਹ ਦਹੀਂ ਨੂੰ ਰੜ ਕੇ ਉਹਦੇ ਵਿੱਚੋਂ ਮੱਖਣ ਲੈ ਲਈਦਾ ਹੈ ਕੱਢ ਲਈ ਤਾਂ ਤੇ ਲੱਸੀ ਛੱਡ ਲਈ ਹੈ ਇਸ ਤਰ੍ਹਾਂ ਜਿਹੜੀਆਂ ਮੈਂ ਵਾਧੂ ਜੀਆਂ ਜੋੜੀਆਂ ਹੋਈਆਂ ਸੀ ਕਥਾਵਾਂ ਉਹ ਮਲੱਸੀ ਵਾਂਗ ਮੈਂ ਛੱਡ ਦਿੱਤੀ ਹੈ ਮੱਖਣ ਵਾਂਗ ਜਿਹੜੀ ਅਸਲੀ ਤੱਤ ਸੋਹਣੀ ਕਥਾ ਸੀ ਉਹ ਮੈਂ ਗ੍ਰਹਿਣ ਕਰ ਲਈ, ਉਹ ਕਥਨ ਕਰ ਦਿੱਤੀ ਇਸ ਗ੍ਰੰਥ ਵਿੱਚ। ਕਵਿਤਾ ਤਾਂ ਕੀ ਰੁਚਿਰ ਬਣਾਈ, ਗੁਰੂ ਨਾਨਕ ਸਾਹਿਬ ਦੀ ਕਥਾ ਮੈਂ ਸੋਹਣੀ ਕਹਿੰਦੇ ਕਵਿਤਾ ਸੁੰਦਰ ਬਣਾਈ ਹੈ, ਕਾਵਿ ਛੰਦਾਂ ਵਿੱਚ ਬਣ ਗਈ ਹੈ। ਸਤਿਗੁਰ ਸਿੱਖਣ ਕੇ ਮਨ ਭਾਏ, ਜਿਹੜੀ ਹੈ ਗੁਰੂ ਨਾਨਕ ਦੀ ਕਹਿੰਦੇ ਕਥਾ ਦੀ ਕਵਿਤਾ ਸੋਹਣੀ ਹੈ, ਗੁਰੂ ਕੇ ਸਿੱਖਾਂ ਦੇ ਮਨ ਨੂੰ ਬੜੀ ਚੰਗੀ ਲੱਗਦੀ ਹੈ। ਜਹਾਂ ਭੂਲ ਮੁਝ ਤੇ ਕੁਛ ਹੋਈ, ਇਹ ਵੀ ਕਥਾ ਸੁਣਨ ਵਾਲੇ ਸਰੋਤਿਓ ਜਿੱਥੇ ਜਿੱਥੇ ਕਥਾ ਕਰਦਿਆਂ ਮੈਥੋਂ ਕੋਈ ਭੁੱਲ ਚੁੱਕ ਹੋ ਗਈ ਉਕਾਈ ਹੋ ਗਈ ਹੈ। ਸੁਣ ਪਾਠ ਕਰੈ ਰੋਸ ਨਹਿ ਕੋਈ, ਇਹ ਗੁਰੂ ਨਾਨਕ ਦੀ ਜਿਹੜੀ ਕਥਾ ਮੈਂ ਲਿਖੀ ਇਹਨੂੰ ਸੁਣ ਕੇ ਜਾਂ ਪੜ੍ਹ ਕੇ ਵੀ ਗੁੱਸਾ ਨਾ ਕਰੇ ਵੀ ਆਹ ਕੀ ਇਹਨੇ ਕਿਹਾ। ਕਈ ਸਾਹਿਬ ਵਿੱਚ ਇਹੋ ਜਿਹੇ ਪ੍ਰਸੰਗ ਵੀ ਆ ਜਾਂਦੇ ਹੈ ਜਿਹੜੇ ਅਖੇ ਪੁੱਕ ਹੈ, ਜਿਸ ਕਰਕੇ ਉਹਨੂੰ ਸੁਣ ਕੇ ਵੀ ਆਹ ਵਿੱਚ ਕੀ ਹੈ, ਜਿਵੇਂ ਕਵੀ ਨੇ ਭੰਗ ਭੁੰਗ ਜੀ ਪੀ ਕੇ ਕਮਲ ਘੋਟਿਆ, ਕਹਿੰਦੇ ਇਹੋ ਜਿਹਾ ਜਿਹੜਾ ਮੈਂ ਕੋਈ ਕਿਤੇ ਨਾ ਕਿਤੇ ਕਮਲ ਘੋਟਦਾ ਉਹਨੂੰ ਸੁਣ ਕੇ ਗੁੱਸਾ ਨਾ ਕਰੇ। ਕਿਰਪਾ ਧਾਰ ਸੋ ਲੇ ਹੋ ਬਣਾਏ, ਉਹ ਵਿਦਵਾਨਾਂ ਤੇ ਸ਼ਰਤਾ ਕਹਿੰਦੇ ਕਿਰਪਾ ਧਾਰ ਕੇ ਤੁਸੀਂ ਆਪ ਹੀ ਬੁਣਾ ਸਵਾਰ ਕੇ ਨੂੰ ਠੀਕ ਕਰ ਲਿਓ ਪ੍ਰਸੰਗ ਨੂੰ, ਮੇਰੇ ਕਮਲ ਨੂੰ ਉੱਥੇ ਛੱਡ ਦਿਓ। ਜਿਉਂ ਸਤਿਗੁਰ ਸਿੱਖਣ ਮਨ ਭਾਏ, ਜਿਵੇਂ ਸਤਿਗੁਰੂ ਦੇ ਸਿੱਖਾਂ ਨੂੰ ਮਨ ਨੂੰ ਭਾਉਂਦਾ ਹੈ ਨਾ ਠੀਕ ਲੱਗਦਾ, ਉਵੇਂ ਕਰ ਲਿਓ। ਜਿੱਥੇ ਮੈਂ ਠੀਕ ਹੈ ਉੱਥੇ ਤੁਸੀਂ ਸੁਣ ਲਿਓ, ਜਿੱਥੇ ਮਾੜਾ ਕਿਹਾ ਉੱਥੇ ਗੁੱਸਾ ਨਾ ਕਰਿਓ, ਉੱਥੇ ਤੁਸੀਂ ਆਪ ਠੀਕ ਕਰ ਲਿਓ। ਵੱਡੇ ਬਿਲੋਕਹਿ ਬਾਲਕ ਲੀਲਾ, ਕਵੀ ਦ੍ਰਿਸ਼ਟਾਂਤ ਦਿੰਦੇ ਕਹਿੰਦੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਆ ਬੱਚਿਆਂ ਦੀ ਉਹ ਲੀਲਾ ਜੀ ਦੇਖਦੇ ਹੁੰਦੇ, ਜਿਵੇਂ ਕਹਿੰਦੇ ਉਹ ਹਰਕਤ ਜੀ ਕਰਦੇ ਹੁੰਦੇ ਛੋਟੇ ਛੋਟੇ ਬੱਚੇ। ਅਸਤ ਬੇਅਸਤ ਸੋ ਹੋਏ ਅਨਮੀਲਾ, ਇਸੇ ਤਰ੍ਹਾਂ ਕਹਿੰਦੇ ਉਹ ਬੱਚੇ ਬਿਰਧਾਂ ਦੇ ਗੋਦ ਵਿੱਚ ਬੈਠੇ ਉਲਟ ਪੁਲਟ ਦੇ ਬਚਨ ਬੋਲਦੇ, ਜਿਵਣੀਆਂ ਜੀਆਂ ਮਾਰਦੇ, ਨਾ ਮਿਲਮੀਆਂ ਜੀਆਂ ਗੱਲਾਂ ਉਹ ਜੇ ਕਰਦੇ ਹੁੰਦੇ। ਬਚਨ ਸਪਸ਼ਟ ਨਾ ਆਵੇ ਤਾਂ, ਜਿਹੜੇ ਕੋਈ ਬੱਚੇ ਹੁੰਦੇ ਉਹਨਾਂ ਨੂੰ ਕਹਿੰਦੇ ਐਨ ਸਪਸ਼ਟ ਸਾਫ ਸੁਥਰਾ ਸ਼ੁੱਧ ਬਚਨ ਨਹੀਂ ਕਰਨਾ ਹੁੰਦਾ ਆਉਂਦਾ ਹੁੰਦਾ ਹੈ। ਹਰ ਖੈ ਸੁਣਤ ਬ੍ਰਿਧ ਰਿਸ ਨਾਹੀ, ਫਿਰ ਵੀ ਜਿਹੜੇ ਬਜ਼ੁਰਗ ਸਿਆਣੇ ਉਹ ਬੱਚੇ ਦੇ ਉਲਟ ਪੁਲਟ ਤੋਤਲੇ ਜੇ ਬਚਨ ਪੁੱਠੇ ਸਿੱਧੇ ਜੇ ਸੁਣ ਕੇ ਖੁਸ਼ੀ ਹੁੰਦੇ ਆ, ਗੁੱਸੇ ਨਹੀਂ ਹੁੰਦੇ ਹੁੰਦੇ ਆ। ਛੋਟੋ ਲਖੈ ਕਿਰਪਾ ਕੋ ਕਰਹੀ, ਕਿਉਂਕਿ ਜਿਹੜੇ ਬਜ਼ੁਰਗ ਹੈ ਵੀ ਬੱਚੇ ਨੂੰ ਛੋਟਾ ਜਾਣ ਕੇ ਉਹਦੇ ਤੇ ਕਿਰਪਾ ਹੀ ਕਰਦੇ ਆ ਵੀ ਚਲੋ ਇਹ ਹਜੇ ਬੱਚਾ ਹੈ ਇਸ ਕਰਕੇ ਜਵਲੀਆਂ ਮਾਰਦਾ ਹੈ, ਐਵੇਂ ਮੈਂ ਵੀ ਬੱਚਿਆਂ ਵਰਗਿਆਂ ਜਵਲੀਆਂ ਮਾਰਨ ਵਾਲਾ। ਤੁਸੀਂ ਵੀ ਕਥਾ ਸੁਣ ਵਾਲੇ ਬਜ਼ੁਰਗੋ ਸਿਆਣੇ ਵੱਡੇ ਹੋ, ਕਿਤੇ ਗੁੱਸਾ ਨਾ ਕਰਿਓ ਖੁਸ਼ੀ ਹੋਇਓ। ਵੱਡੇ ਜੋ ਹੈ ਲੱਛਣ ਅਸ ਧਰੇ, ਕਿਉਂਕਿ ਜਿਹੜੇ ਕੋਈ ਵੱਡੇ ਬਜ਼ੁਰਗ ਸਿਆਣੇ ਇਹੋ ਜਿਹੇ ਉਹ ਲੱਛਣ ਰੱਖਦੇ, ਉਹ ਗੁੱਸੇ ਨਹੀਂ ਹੁੰਦੇ ਹੁੰਦੇ। ਮੰਦ ਮਤੀ ਚਹਿ ਬਾਦ ਕਨੇਰਾ, ਕਹਿੰਦੇ ਜਿਹੜੇ ਭੈੜੀ ਮਤ ਵਾਲੇ ਲੋਕ ਹੈ ਉਹ ਤਾਂ ਕਹਿੰਦੇ ਝਗੜਾ ਕਰਨਾ ਹੀ ਚਾਹੁੰਦੇ ਹੈ। ਤੇ ਸੋ ਕੈਸੇ ਹੋਇਆ ਨਾ ਨਿਬੇਰਾ, ਉਹਨਾਂ ਝਗੜਾਲੂਆਂ ਨਾਲ ਮੂਰਖਾਂ ਨਾਲ ਕਿਵੇਂ ਕਿਵੇਂ ਨਿਬੇੜਾ ਹੋ ਨਹੀਂ ਸਕਦਾ ਹੈ, ਉਹਨਾਂ ਨਾਲ ਸਾਥੋਂ ਪੂਰਾ ਉਤਰਿਆ ਨਹੀਂ ਜਾ ਸਕਦਾ, ਉਹਨਾਂ ਨੇ ਤੇ ਕੀੜੀਆਂ ਨੂੰ ਨੋਖਸ਼ ਕੱਢ ਹੀ ਲੈਣਾ। ਗੁਰਸਿੱਖੀ ਜਾਂਚਾਂ ਹੋ ਦਾਨਾ, ਇਹ ਵੇ ਬਜ਼ੁਰਗ ਹੋ ਕਥਾ ਸੁਣ ਵਾਲੇ ਹੋ, ਤੁਸੀਂ ਕਥਾ ਸੁਣੀ ਹੈ ਤੇ ਸੁਣੋਗੇ, ਤੁਹਾਡੇ ਕੋਲੋਂ ਮੈਂ ਇਹ ਮੰਗ ਕਰਦਾ ਵੀ ਗੁਰੂ ਨਾਨਕ ਦੀ ਸਿੱਖੀ ਦਾ ਦਾਨ ਮੈਨੂੰ ਵੱਧ ਤੋਂ ਵੱਧ ਦਿਓ, ਮਹਾਰਾਜ ਦਾ ਮਹਾਨ ਸਿੱਖ ਬਣਾ। ਜਿਸ ਤੇ ਹੋਏ ਪਰਮ ਕਲਿਆਣ, ਇਸ ਕਰਕੇ ਵੀ ਤੁਹਾਡੇ ਸਿੱਖੀ ਦਾ ਦਾਨ ਦੇਣ ਕਰਕੇ ਮਹਾਰਾਜ ਮੇਰੇ ਤੇ ਦਿਆਲੂ ਕਿਰਪਾਲੂ ਹੋਵੇ ਤੇ ਮੇਰੀ ਮਹਾਨ ਕਲਿਆਣ ਹੋ ਜਾਏ, ਮੈਂ ਕੇਵਲ ਮੁਕਤ ਹੋ ਜਾਵਾਂ। ਮਨਸਾ ਸਗਰੀ ਮਨ ਹੈ ਸਮਾਵੇ, ਬਾਕੀ ਇਹ ਵੀ ਬਖਸ਼ਿਸ਼ ਕਰੋ ਵੀ ਜਿਹੜੀਆਂ ਮਨ ਦੀ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਬਾਸ਼ਨਾ ਮਨ ਦੇ ਵਿੱਚ ਹੀ ਅਭਾਵ ਹੋ ਜਾਣ, ਸਮਾ ਜਾਣ, ਖਤਮ ਹੋ ਜਾਣ। ਸ਼ਾਂਤ ਹੋਏ ਨੀਕੋ ਪਦ ਪਾਵੇ, ਇਸ ਤਰ੍ਹਾਂ ਮਨ ਸ਼ਾਂਤ ਹੋ ਜਾਏ ਤੇ ਨੀਕੋ ਪਦ ਪਾਵੇ, ਸਭ ਤੋਂ ਚੰਗਾ ਅਹੁਦਾ ਮੈਂ ਪ੍ਰਾਪਤ ਕਰਾਂ। ਕਵੀ ਦੋਹਰਾ ਏਕ ਆਂਕ ਅਰ ਅਸ਼ਟ ਕਰ, ਹੁਣ ਕਿਹੜੇ ਵਿਕਰਮੀ ਸੰਮਤ ਵਿੱਚ ਇਹ ਗ੍ਰੰਥ ਸਮਾਪਤ ਕੀਤਾ ਹੈ, ਉਹ ਕਰ ਰਹੇ ਕਹਿ ਰਹੇ ਹਨ ਜਿਹੜਾ ਏਕ ਅੰਕ ਹੈ ਉਹਦੇ ਉੱਪਰ ਅੱਗੇ ਆਠਾ ਬਹੁਰ ਅਸ਼ਟ ਪਰ ਸੂਨ, ਫੇਰ ਕਹਿੰਦੇ ਇੱਕ ਆਠਾ ਪਾ ਕੇ ਉਹਦੇ ਉੱਪਰ ਇੱਕ ਸੂਨ ਕੀ ਬਿੰਦੀ ਲਾ ਦਿਓ, ਜੀਰੋ ਲਾ ਦਿਓ। ਇਸ ਤਰ੍ਹਾਂ 1880 ਬਿਕਰਮੀ ਸੰਮਤ ਬਣ ਗਿਆ। ਕਾਤਿਕ ਪੂਰਨਮਾ ਵਿਖੇ 1880 ਬਿਕਰਮੀ ਸੰਮਤ ਕੱਤੇ ਦੀ ਪੂਰਨਮਾਸੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਦਿਹਾੜਾ ਸੀ। ਭਇਓ ਗ੍ਰੰਥ ਬਿਓ ਊਨ, ਇਹ ਜਿਹੜਾ ਨਾਨਕ ਪ੍ਰਕਾਸ਼ ਗ੍ਰੰਥ ਹੈ ਇਹ ਕਹਿੰਦੇ ਇਸ ਤਰ੍ਹਾਂ ਇਹ ਯਮੁਨਾ ਦੇ ਕਿਨਾਰੇ ਜੇ ਬੂੜੀਆ ਨਗਰ ਵਸਿਆ ਉੱਥੇ ਪੂਰਾ ਹੋਇਆ। ਦੇਵਾ ਸਿੰਘ ਪਿਤ ਤੇ ਜਨਮ, ਹੁਣ ਮੇਰਾ ਜਿਹੜਾ ਜਨਮ ਹੈ ਕਹਿੰਦੇ ਉਹ ਦੇਵਾ ਸਿੰਘ ਦੇ ਘਰ ਵਿੱਚ ਹੋਇਆ ਹੈ। ਕਵ ਸੰਤੋਖ ਸਿੰਘ ਨਾਮ, ਮੇਰਾ ਜਿਹੜਾ ਨਾਮ ਹੈ ਕਹਿੰਦੇ ਕਵੀ ਸੰਤੋਖ ਸਿੰਘ ਹੈ, ਸ਼ੀਮੀਆਂ ਦੇ ਘਰ ਦਾ ਮੇਰਾ ਜਨਮ ਹੈ, ਜਾਦਾ ਮੈਂ ਸ਼ੀਮਾ। ਪਰ ਮੰਗੋ ਸਤ ਸੰਗ ਕੋ, ਗੁਰੂ ਕਾ ਸਿੱਖ ਹੈ ਤੁਹਾਡੇ ਕੋਲੋਂ ਮੈਂ ਸਤਸੰਗਤ ਦਾ ਬਰ ਮੰਗਦਾ। ਕਰ ਸਤਿਗੁਰੂ ਪ੍ਰਣਾਮ, ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਦਾ ਹੋਇਆ। ਕਵਿਤ ਸਭ ਗੁਣ ਊਰ ਭਰ ਪੂਰ ਹੋਇਓ ਔਗਨਨ, ਹੁਣ ਕਵੀ ਜੀ ਨਿਮਰਤਾ ਨਾਲ ਜੋਦਰੀ ਕਰਦੇ ਹੈ ਵੀ ਮੈਂ ਤਾਂ ਸਾਰੇ ਗੁਣਾਂ ਤੋਂ ਊਰ ਕੇ ਖਾਲੀ ਹਾਂ, ਸਖਣਾ ਮੈਂ ਲਪੋਟ ਸੰਖ ਹੈ ਤੇ ਔਗਣਾਂ ਦੇ ਨਾਲ ਤਾਂ ਭਰਿਆ ਪਿਆ, ਨੱਕੋ ਨੱਕ ਭਰਿਆ ਪਿਆ, ਭਰਪੂਰ ਹੋਇਆ ਹੋਇਆ ਹਾਂ। ਕਾਮ ਕ੍ਰੋਧ ਕੂਰ ਹੂੰ ਕੀ ਬ੍ਰਿਧਤਾ ਫਰਦ ਕੀ, ਕਾਮ ਕ੍ਰੋਧ ਝੂਠ ਇਹਦੀ ਜਿਹੜੀ ਕਹਿੰਦੇ ਫਰਦ ਹੈ ਬਿਸਤ ਹੈ, ਮਾਂ ਬਹੀ ਜੀ ਕਹਿੰਦੇ ਬੜੀ ਵੱਡੀ ਵਧੀ ਪਈ ਹੈ, ਬਹੁਤ ਵੱਡੀ ਬਹੀ ਲਿਖੀ ਪਈ ਹੈ, ਕਾਮ ਕ੍ਰੋਧ ਝੂਠ ਦੀ ਬਹੀ ਤਾਂ ਭਰੀ ਪਈ ਹੈ। ਹੋਇਓ ਮਨ ਚੂਰ ਚੂਰ, ਇਸੇ ਤਰ੍ਹਾਂ ਜਿਹੜਾ ਮੇਰਾ ਮਨ ਹੈ ਚੂਰਾ ਚੂਰਾ ਹੋਇਆ ਪਿਆ, ਕਿਣਕਾ ਕਿਣਪਾ ਹੋਇਆ ਪਾ, ਬਹੁਤ ਖਿੰਡਿਆ ਹੋਇਆ ਹਰ ਪਾਸੇ, ਰਹੀ ਮਤ ਚੂਰ ਚੂਰ, ਮੇਰੀ ਅਕਲ ਮਤ ਬੁੱਧੀ ਹੈ, ਚੋਰਿਆਂ ਕਰਕੇ ਬਹੁਤੀ ਚੂਰ ਰਹੀ ਹੈ, ਦੇਖ ਰਹੇ ਹੋ ਦੂਰ ਦੂਰ, ਇਸ ਤਰ੍ਹਾਂ ਮੈਂ ਕਹਿੰਦੇ ਆਪਣੇ ਆਪ ਬਹੁਤ ਦੂਰ ਦੂਰ ਤੱਕ ਦੇਖ ਰਿਹਾ ਹਾਂ। ਦਾਰੂ ਨਾ ਦਰਦ ਕੀ, ਆ ਜਿਹੜਾ ਮੇਰੇ ਅੰਦਰ ਈਰਖਾ ਦਾ ਦਰਦ ਹੈ ਉਹਦੀ ਗੁਰੂ ਨਾਨਕ ਤੋਂ ਬਗੈਰ ਹੋਰ ਕਿਹੜੇ ਕੋਲ ਕੋਈ ਦਾਰੂ ਨਹੀਂ ਦਵਾਈ ਨਹੀਂ। ਮਿਲੇ ਗੁਰ ਪੂਰਨ ਸੰਤੋਖ ਸਿੰਘ ਤੂਰਨ, ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਜੇ ਕਿਤੇ ਗੁਰੂ ਨਾਨਕ ਸਾਹਿਬ ਮੈਨੂੰ ਛੇਤੀ ਦੇ ਕੇ ਮਿਲ ਜਾਣ, ਸੋ ਲੱਖ ਦੁੱਖ ਭੂਰ ਗਤ, ਉਹ ਕਹਿੰਦੇ ਜਾਣ ਕੇ ਕਹਿੰਦੇ ਥੋੜਾ ਜਿਹੜਾ ਦੁੱਖ ਹੈ, ਇਕਲੀ ਨਰਦ ਕੀ ਗਤ, ਇਕਲੀ ਨਰਦ ਕੀ, ਜੇ ਇਕੱਲੀ ਨਰਦ ਦੀ ਕਹਿੰਦੇ ਹਾਲਤ ਗਤ ਹਾਲਤ ਹੁੰਦੀ ਹੈ, ਇਕੱਲੀ ਜਿਹੜੀ ਨਰਦ ਹੈ ਉਹ ਚੌਪੜ ਵਿੱਚ ਵਾਰ ਵਾਰ ਮਾਰੀ ਜਾਂਦੀ ਹੈ ਅਤੇ ਦੁਖੀ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਇਕੱਲੀ ਨਦੀ ਦੀ ਹਾਲਤ ਵਾਂਗੂ ਮੈਨੂੰ ਬਹੁਤਾ ਦੁੱਖ ਦੇ ਕੇ ਜੇ ਕਿਤੇ ਮਹਾਰਾਜ ਮੇਰੇ 'ਤੇ ਕਹਿੰਦੇ ਕਿਰਪਾ ਕਰ ਦੇਣ। ਨਾਮ ਹੈ ਸ਼ਰਨ ਸੂਰ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਮ ਹੈ ਉਹ ਸ਼ਰਨਾਇਆਂ ਦੀ ਕਹਿੰਦੇ ਸੂਰਬੀਰਾਂ ਨੂੰ ਰੱਖਿਆ ਕਰਨ ਵਾਲੇ ਹੈ। ਪਾਵਨ ਪਤਤ ਰੂਰ, ਬਹੁਤ ਹੀ ਕਹਿੰਦੇ ਜਿਹੜੇ ਪਤ ਨਿਗਰੇ ਕਰਕੇ ਉਹਨਾਂ ਨੂੰ ਕਹਿੰਦੇ ਸੁੰਦਰ ਸੁਪਿੱਤਰ ਕਰ ਦੇਣ ਵਾਲਾ ਹੈ। ਰਾਖ ਹੈ ਜ਼ਰੂਰ ਲਾਜ, ਆਪਣੇ ਬਿਰਧ ਕੀ, ਆਪਣੇ ਬਿਰਧ ਬਾਣੇ ਦੀ, ਆਪਣੇ ਪਰਮ ਧਨ ਦੀ ਮੇਰੀ ਰੱਖ ਕਰਕੇ ਕਹਿੰਦੇ ਜ਼ਰੂਰ ਲੱਜਿਆ ਰੱਖਣਗੇ, ਆਪਣੇ ਬਿਰਧ ਕਰਕੇ ਆਪਣੇ ਪਰਣ ਕਰਕੇ ਮੇਰੀ ਬਿਲਕੁਲ ਹੀ ਅਵਜਿਤ ਅਵਰੋਹ ਰੱਖਣਗੇ ਗੁਰੂ ਨਾਨਕ ਸਾਹਿਬ ਜੀ। ਕਬਿਤ ਬੰਦਨਾ ਕੋ ਲੇਤ ਹੀ ਅਬੰਦਨਾ ਕੋ ਦੇਤ ਜਨ, ਗੁਰੂ ਨਾਨਕ ਸਾਹਿਬ ਕੈਸੇ ਦਿਆਲੂ ਕਿਰਪਾਲੂ ਹੈ, ਅਖੀਰੀ ਕਵਿਤ ਕਹਿ ਕੇ ਸਮਾਪਤੀ ਕਰ ਰਹੇ ਹੈ ਵੀ ਗੁਰੂ ਨਾਨਕ ਸਾਹਿਬ ਤਾਂ ਇੰਨੇ ਦਿਆਲੂ ਕਿਰਪਾਲੂ ਹੈ, ਸਿਰਫ ਜਿਹੜੀ ਕੋਈ ਨਵੇਂ ਸ਼ਿਕਾਰ ਆ ਉਹਨੂੰ ਲੈ ਲੈਂਦੇ ਹੈ, ਨਵੇਂ ਸ਼ਿਕਾਰ ਕਬੂਲ ਕਰ ਲੈਂਦੇ ਹੈ, ਅਬੰਧਤਾ ਕੋ ਤੀਰ ਜਨ, ਆਪਣੇ ਕੋਲੋਂ ਜਿਹੜਾ ਕੋਈ ਦਾਸ ਨਵੇਂ ਸ਼ਿਕਾਰਨ ਵਾਲਾ ਹੈ ਉਹਨੂੰ ਅਬੰਧਤਾ ਦੇ ਦਿੰਦੇ ਹੈ। ਬੰਨਾਂ ਤੋਂ ਰਹਿਤ ਜਿਹੜੀ ਪਦਵੀ ਹੈ ਉਹ ਹੈ ਮੁਕਤੀ, ਉਹ ਮੁਕਤੀ ਰੂਪੀ ਪਦਵੀ ਆਪ ਦੇ ਦਿੰਦੇ ਜਿਹੜਾ ਕੋਈ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦਾ ਹੈ। ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸੇਤ ਹੈ। ਗੁਰਸਿੱਖ ਦੀ ਜਿਹੜੀ ਪ੍ਰੀਤੀ ਹੈ ਉਹਨੂੰ ਕਬੂਲ ਕਰ ਲੈਂਦੇ ਹੈ। ਆਪਣੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਆਪਣੀ ਪ੍ਰਤੀਤੀ ਆਪਣਾ ਸਿਰਕ ਭਰੋਸਾ ਯਕੀਨ ਬਖਸ਼ ਦਿੰਦੇ ਹੈ। ਜੋ ਯਕੀਨ ਸੁਖਾਂ ਦਾ ਮਾਨੋ ਪੋਲੀ ਹੈ। ਭਾਉ ਉਰ ਲੇਤ ਹੀ ਪ੍ਰਭਾਉ ਵੱਡੋ ਦੇਤ ਆਪ। ਗੁਰਸਿੱਖ ਦਾ ਜਿਹੜਾ ਹਿਰਦੇ ਦਾ ਪ੍ਰੇਮ ਹੈ ਉਹ ਮਹਾਰਾ ਕਬੂਲ ਕਰ ਲੈਂਦੇ ਹੈ। ਆਪਣੇ ਵੱਲੋਂ ਗੁਰਸਿੱਖ ਦਾਸ ਨੂੰ ਬੜਾ ਭਾਰੀ ਜਿਹੜਾ ਤੇਜ ਪ੍ਰਤਾਪ ਹੈ ਉਹਦੀ ਬਖਸ਼ਿਸ਼ ਕਰ ਦਿੰਦੇ ਹਨ। ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਜਦੋਂ ਆਪਣੇ ਦਾਸ ਵਿੱਚ ਕੋਈ ਥੋੜ੍ਹਾ ਬਹੁਤਾ ਗੁਣ ਜਿਹਾ ਦੇਖ ਲੈਂਦੇ ਹੈ ਗੁਰੂ ਨਾਨਕ ਸਾਹਿਬ ਉਸੇ ਵੇਲੇ ਜਿਹੜੀ ਨਿਰਗੁਣ ਪਦ ਹੈ ਤਿਰਗੁਣ ਅਤੀਤ ਪਦਵੀ ਹੈ ਉਹਦਾ ਅਹੁਦਾ ਬਖਸ਼ ਦਿੰਦੇ ਹਨ। ਥੋੜੀ ਜੈਸੀ ਭੇਟ ਲੈ ਤੇ ਜਮ ਕੀ ਭੇਟ ਦੇ। ਫਿਰ ਗੁਰੂ ਨਾਨਕ ਸਾਹਿਬ ਥੋੜੀ ਜਿਹੀ ਭੇਟਾ ਲੈਂਦੇ ਵੀ ਸ਼ਰਧਾ ਹੀ ਗੁਰੂ ਨਾਨਕ ਸਾਹਿਬ ਤੇ ਕੋਈ ਕਰੇ ਬਸ ਥੋੜੀ ਜਿਹੀ ਸ਼ਰਧਾ ਕਰੇ ਬਸ ਇਹੀ ਥੋੜੀ ਜਿਹੀ ਭੇਟਾ ਲੈ ਲੈਂਦੇ ਸ਼ਰਧਾ ਰੂਪ ਤੇ ਆਪਣੇ ਵੱਲੋਂ ਕਹਿੰਦੇ ਜਮ ਕੀ ਭੇਟ ਦੇ। ਜਮਾਂ ਦੇ ਨਾਲ ਫਿਰ ਮਿਲ ਨਹੀਂ ਦਿੰਦੇ ਜਮਾਂ ਨਾਲ ਫਿਰ ਮਿਲਾਪ ਨਹੀਂ ਹੋਣ ਦਿੰਦੇ ਜਮਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਹਨ। ਸਤਿਗੁਰੂ ਨਾਨਕ ਜੀ ਕਰੁਣਾ ਨਿਕੇਤ ਹੈ ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਕਿਰਪਾ ਦੇ ਘਰ ਹੀ ਹਨ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ। ਗੁਰੂ ਨਾਨਕ ਸਾਹਿਬ ਆਪਣੇ ਦਾਸਾਂ ਦੀ ਜਿਹੜੀ ਅੰਦਰ ਕਹਿੰਦੇ ਉਹ ਹੰਗਤਾ ਮਮਤਾ ਮੈਂ ਮੇਰੀ ਜੀ ਉਹਨੂੰ ਲੈ ਲੈਂਦੇ ਆ ਨਾਸ ਕਰ ਦਿੰਦੇ ਆ। ਆਪਣੇ ਵੱਲੋਂ ਕਹਿੰਦੇ ਅਹੋ ਬ੍ਰਹਮ ਦੇ ਦਿੰਦੇ ਮੇਰਾ ਆਤਮਾ ਬ੍ਰਹਮ ਸਰੂਪ ਹੈ ਇਹ ਦੇ ਦਿੰਦੇ ਇਹਦੀ ਬਖਸ਼ਿਸ਼ ਕਰਦੇ ਜਨਾ ਦਿੰਦੇ ਹੈ। ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਗੁਰਸਿੱਖ ਦਾਸ ਦੇ ਮਨ ਨੂੰ ਆਪਣੇ ਚਰਨਾਂ ਵਿੱਚ ਲੈ ਲੈਂਦੇ ਲਾ ਲੈਂਦੇ ਹੈ ਤੇ ਆਪਣੇ ਵੱਲੋਂ ਫਿਰ ਉਹਨੂੰ ਕਹਿੰਦੇ ਮੁਕਤੀ ਬਖਸ਼ ਦਿੰਦੇ ਹਨ। ਇਉਂ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਮੈਂ ਕਥਾ ਵਰਣਨ ਕੀਤੀ ਉਹ ਦਿਆਲੂ ਕਿਰਪਾਲੂ ਉਹ ਇਹ ਗੁਣਾਂ ਵਾਲੇ ਹਨ। ਇਸ ਤਰ੍ਹਾਂ ਦੇ ਇੱਕ ਵਿੱਚ ਵਿੱਚ ਗੁਰੂ ਨਾਨਕ ਦੀ ਮਹਿਮਾ ਦੇ ਲਫ਼ਜ਼ ਕਹਿ ਕੇ ਕਵੀ ਜੀ ਇਹਨਾਂ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਜਿਹੜਾ ਹੈ ਇਹ ਸੰਪੂਰਨ ਕੀਤਾ ਹੈ। ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਵੀ ਇਹ ਕੁਝ ਮਹੀਨਿਆਂ ਤੋਂ ਪੜ੍ਹਦਿਆਂ ਪੜ੍ਹਦਿਆਂ ਅੱਜ ਉਹਨਾਂ ਦੀ ਬਖਸ਼ਿਸ਼ ਨਾਲ ਇੱਥੇ ਪੂਰਾ ਕਰ ਲਿਆ ਸੰਪੂਰਨ ਕਰ ਲਿਆ ਹੈ। ਸੋ ਇਹ ਗ੍ਰੰਥ ਪੜ੍ਹਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਗਲਤੀਆਂ ਕਹੀਆਂ ਹੋਈਆਂ ਸਤਿਗੁਰੂ ਦਿਆਲੂ ਕਿਰਪਾਲੂਆ ਬਖਸ਼ਣਗੇ। ਜੋ ਕੋਈ ਭੁੱਲਾਂ ਗਲਤੀਆਂ ਹੋਈਆਂ ਸੰਗਤ ਵੀ ਮਾਫ਼ ਕਰੇ। ਜੋ ਪੜ੍ਹਿਆ ਸੁਣਿਆ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦਿਆਂ ਵਿੱਚ ਉਹਦਾ ਨਿਵਾਸ ਹੋਵੇ। ਇਸ ਤਰ੍ਹਾਂ ਹੀ ਲੋਕ ਸੁਖੀ ਪ੍ਰਲੋਕ ਸਹੇਲਾ ਬਣੇ ਇਹ ਆਪਾਂ ਸਾਰੇ ਰਲ ਮਿਲ ਕੇ ਅਖੀਰ 'ਤੇ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਜਾਚਨਾ ਕਰਦੇ ਹੋਏ ਅਰਦਾਸ ਵਿੱਚ ਮੰਗ ਕਰੀਏ ਜੀ। ਸੋ ਇੱਥੇ ਹੀ ਆਪਾਂ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਤੇ ਸਮਾਪਤੀ ਕਰੀਏ ਅਰਦਾਸ ਵੀ ਜੁੜੀਏ ਜੀ। ਥੋੜੀ ਜੈਸੀ ਭੇਟ ਲੇਤ ਜਮ ਕੀ ਭੇਟ ਦੇਤ ਸਤਿਗੁਰੂ ਨਾਨਕ ਜੀ ਕਰੁਣਾ ਨਿਕੇਤ ਹੈ। ਹੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਔਰ। ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਵਿੰਦ ਹੇ ਗੁਣ ਨਿਧਾਨ ਜੰਕੇ ਸਦਾ ਬਵੇਕ हे अपरम पर हर हरे पीहो वनहार हे संतां कै सदा संग निजाराया धार हे ठाकर हां दासरो मैं निर्गुण गुण नहीं कोय नानक दीजै नाम दान रखो हिए पुरोय आए प्रभ शरणांगति कृपा निज दयाल एक अखर हर मन वसत नानक होत निहाल वाहिगुरु नाम जहाज है चढ़े सो तरे पार जो सरदा तर से वंदे गुरु पारे उतारण हार जो सरदा कर से वंदे गुरु पारे उतारण हार तुम ठाकर तुम पै अरदास।